ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ, ਆਪਾਂ ਕੀਰਤਨ ਤੋਂ ਉਪਰੰਤ ਕੁਝ ਕੁ ਸਮਾਂ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਜੋ ਮਹਾਨ ਸੇਵਾ ਕਰਕੇ ਜਿਨ੍ਹਾਂ ਨੂੰ 12 ਪੰਬਰ ਪ੍ਰਾਪਤ ਹੋਏ, ਵੀ ਆਪ ਨਿਮਾਣਿਆਂ ਦੇ ਮਾਣ ਬਖਸ਼ਣ ਵਾਲੇ ਹੋਵੋਗੇ, ਨਿਥਾਵਿਆਂ ਨੂੰ ਥਾਂ ਬਖਸ਼ਣ ਵਾਲੇ, ਨਿਓਟਿਆਂ ਦੀ ਨਿਓਟ ਰੂਪ, ਆਸਰਿਆਂ ਨੂੰ ਆਸਰਾ ਬਖਸ਼ਣ ਵਾਲੇ, ਨਿਤਰਿਆਂ ਦੇ ਤਿਰ ਰੂਪ ਹੋਵੋਗੇ। ਵੈਸੇ ਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਲੜੀਵਾਰ ਵਿੱਚ ਇਤਿਹਾਸ ਵਿੱਚ ਪ੍ਰਸੰਗ ਚੱਲ ਰਿਹਾ ਹੈ, ਆਪਾਂ ਇਹ ਲੜੀਵਾਰ ਵਿੱਚ ਹੀ ਸ਼ਰਵਣ ਕਰਕੇ ਲਾਹਾ ਲੈ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵਿੱਚ ਕੀਰਤਨ ਤੋਂ ਉਪਰੰਤ ਆਪਾਂ ਵਿਸਥਾਰ ਨਾਲ ਪ੍ਰਸੰਗ ਸੁਣਿਆ ਹੀ ਹੈ ਕਿ ਸਿਆਣੇ ਸਿਆਣੇ ਗੁਰਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਦੇ ਸੰਸਾਰੀ ਸੰਬੰਧ ਕਰਕੇ ਜਿਹੜੇ ਦੋਵੇਂ ਰਿਸ਼ਤੇਦਾਰ ਭਾਈ ਜੋਰਾਮਾ ਜੀ ਹਨ, ਜਿਨ੍ਹਾਂ ਜੋ ਆਪ ਜੀ ਦੀ ਵੱਡੀ ਸੁਪਤਰੀ ਦਾਨੀ ਦੇ ਨਾਲ ਸੰਬੰਧ ਹੋਇਆ ਹੋਇਆ, ਵਿਵਾਹ ਹੋਇਆ ਹੋਇਆ ਹੈ। ਦੂਸਰੇ ਹਨ ਰਾਮਦਾਸ ਸਾਹਿਬ ਜੀ, ਜੋ ਬੀਬੀ ਭਾਨੀ ਜੀ ਦੇ ਨਾਲ ਜਿਨ੍ਹਾਂ ਦਾ ਸੰਸਾਰੀ ਸੰਬੰਧ ਜੁੜਿਆ ਹੈ, ਵਿਵਾਹ ਹੋਇਆ ਹੋਇਆ ਹੈ। ਅਤੇ ਬਾਲੀ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਦੋਵੇਂ ਡਟ ਕੇ ਕਰ ਰਹੇ ਨੇ, ਅਤੇ ਆਪ ਸੇਵਾ ਦੇ ਵੱਸ ਹੋ, ਕਿਉਂਕਿ ਸੇਵਾ ਕਰਕੇ ਗੁਰੂ ਅੰਗਦ ਸਾਹਿਬ ਜੀ ਨੇ ਸਭ ਕੁਛ ਹਾਸਿਲ ਕੀਤਾ। ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਕੇ ਤੁਸੀਂ ਇਹ ਪ੍ਰਾਪਤ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰਾਂ ਨੇ ਤਪ ਤਾਂ ਕੀਤਾ, ਸੇਵਾ ਨੂੰ ਵੀ ਹੱਥ ਲਾਇਆ। ਇਸ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਜੀ ਦੇ ਵੀ ਜਿਹੜੇ ਸੁਪੁੱਤਰ ਦਾਤੂ ਦਾਸੂ ਸਨ, ਉਹ ਵੀ ਸੇਵਾ ਤੋਂ ਮਨ ਕਰ ਰਹੇ। ਉਹ ਆਪ ਜੀ ਨੇ ਸੇਵਾ ਕਰਕੇ ਮਹਾਨ ਗੁਰਤਾ ਗੱਦੀ ਦਾ ਸਿੰਘਾਸਨ ਹਾਸਲ ਕਰ ਲਿਆ। ਸੇਵਾ ਵਿੱਚੋਂ ਆਪ ਜੀ ਨੂੰ ਇਹ ਮਹਾਨ ਬਲ ਹਾਸਲ ਹੋ ਗਏ। ਹੁਣ ਇਹ ਵੀ ਸੇਵਾ ਕਰ ਰਹੇ ਹੈ, ਦੋ ਪੱਖ ਬਣੇ ਹੋਏ ਹੈ, ਕੋਈ ਰਾਮਾ ਜੀ ਦਾ ਨਾਂ ਲੈਂਦਾ ਵੀ ਇਹਨਾਂ ਦੀ ਮਹਾਨ ਸੇਵਾ ਹੈ, ਇਹਨਾਂ ਦੇ ਤਾਂ ਹੀ ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਬਿਰਾਜਮਾਨ ਕਰ ਜਾਣਗੇ। ਕੁਝ ਉਹਨਾਂ ਦੇ ਵਿੱਚੋਂ ਐਸੇ ਵੀ ਉਹ ਕਹਿੰਦੇ ਨਹੀਂ, ਰਾਮਦਾਸ ਸਾਹਿਬ ਜੀ ਉੱਪਰ ਮਹਾਨ ਕਿਰਪਾ ਹੈ, ਇਹਨਾਂ ਦੀ ਸੇਵਾ ਮਹਾਨ ਹੈ, ਇਹਨਾਂ ਨੂੰ ਆਪਣੇ ਸਥਾਨ ਜਾਨਸ਼ੀਨ ਕਰਕੇ ਜਾਣਗੇ। ਤੋ ਆਪ ਜੀ ਤੋਂ ਮਹਾਰਾਜ ਅਸੀਂ ਬੇਨਤੀ ਕਰਕੇ ਪੁੱਛਦੇ ਹਾਂ ਵੀ ਇਹਨਾਂ ਵਿੱਚੋਂ ਯੋਗ ਕਿਹੜਾ ਹੈ, ਕਿਹਦੀ ਸੇਵਾ ਆਪ ਜੀ ਨੂੰ ਪ੍ਰਵਾਨ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਸਿੰਘਾਸਨ ਉੱਪਰ ਤੁਹਾਤੋਂ ਬਾਅਦ ਕੌਣ ਹੈ ਮਹਾਰਾਜ ਬੈਠੇਗਾ ਕਿ ਕਿਰਪਾ ਕਰ ਰਹੇ ਹੋ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਅੰਤਰਜਾਮੀ ਸਨ, ਜਿਹੜੇ ਸਿਆਣੇ ਸਿਆਣੇ ਗੁਰਸਿੱਖ ਹੈ ਉਹਨਾਂ ਦੀ ਅੰਦਰਲੀ ਜਾਣ ਗਏ ਆ ਵੀ ਭਾਵੇਂ ਇਹਨਾਂ ਨੂੰ ਪਤਾ ਹੀ ਹੈ, ਪਰ ਫਿਰ ਵੀ ਸਾਡੀ ਰਸਨਾ ਰਾਹੀਂ ਇਹ ਸਪਸ਼ਟ ਕਰਿਆ ਚਾਹੁੰਦੇ ਹਨ। ਕਹਿਣ ਲੱਗੇ ਵੀ ਠੀਕ ਹੈ, ਕੁਝ ਸਮੇਂ ਤੋਂ ਬਾਅਦ ਇਹ ਤੁਹਾਨੂੰ ਜਣਾ ਦਿਆਂਗੇ, ਸਮਝਾ ਦਿਆਂਗੇ, ਪਰ ਇਹ ਜਿਹੜੀ ਗੱਲ ਹੈ ਤੁਸੀਂ ਗੁਪਤ ਰੱਖਣੀ ਹੈ, ਕਿਸੇ ਨੂੰ ਅੱਗੇ ਨਹੀਂ ਪ੍ਰਗਟ ਕਹਿਣੀ ਹੈ ਵੀ ਹੁਣ ਇਹ ਪਰਖ ਹੋ ਰਹੀ ਹੈ। ਪਰਖ ਤੋਂ ਕੌਣ ਪੂਰਾ ਹੈ ਕੌਣ ਅਧੂਰਾ ਹੈ, ਕਿਹੜਾ ਵੱਧ ਹੈ ਕਿਹੜਾ ਘੱਟ ਹੈ, ਉਹ ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਭਾਈ ਰਾਮਾ ਜੀ ਦੀ ਅਤੇ ਰਾਮਦਾਸ ਸਾਹਿਬ ਜੀ ਦੀ ਉਹ ਪਰਖ ਕੀਤੀ ਉਹ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਸ ਤਰ੍ਹਾਂ ਵੀ ਆਉਂਦਾ ਆਪਾਂ ਮਨ ਚਿੱਤ ਲਾ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਅਤੇ ਲਾਹਾ ਲਈਏ ਜੀ। ਸੁਣ ਸਿੱਖਣ ਕੇ ਬਚਨ ਕੋ। ਇਸ ਤਰ੍ਹਾਂ ਜਿਹੜੇ ਸਿਆਣੇ ਸਿਆਣੇ ਮਹਾਨ ਗੁਰਸਿੱਖ ਸ਼ਰਧਾਲੂ ਹੈ ਉਹਨਾਂ ਦੇ ਵਚਨਾਂ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸੁਣ ਕੇ ਸੰਸਾਰ ਸੁਣਿਓ ਵਿਸਾਲ, ਰਾਮਾ ਜੀ ਸਿੰਘਾਸਨ ਤੇ ਸਜਣਗੇ ਤੇ ਗੁਰੂ ਰਾਮਦਾਸ ਸਾਹਿਬ ਜੀ ਜਾਨਸ਼ੀਨ ਹੋਣਗੇ। ਇਸ ਸੰਸੇ ਦਾ ਬਚਨ ਆਪ ਜੀ ਨੇ ਸੁਣਿਆ ਹੈ। ਕਿਰਪਾ ਦ੍ਰਿਸ਼ਟ ਤੇ ਦੇਖ ਕਰ। ਉਸ ਵੇਲੇ ਜਿੰਨੇ ਸਿਆਣੇ ਗੁਰਸਿੱਖ ਵੱਲੇ ਬੈਠੇ ਉਹਨਾਂ ਵਾਲੀ ਮਿਹਰ ਭਰੀ ਨਿਗਾਹ ਨਾਲ ਵੇਖ ਕੇ ਬੋਲੇ ਗੁਰੂ ਕਿਰਪਾਲ, ਦਿਆਲੂ ਕਿਰਪਾਲੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਫਿਰ ਬਚਨ ਬੋਲੇ ਹਨ। ਚੌਪਈ ਜਗ ਕੇ ਬਿਖੈ ਏਕ ਨਰ ਨੇਮੀ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਸੰਸਾਰ ਦੇ ਵਿੱਚ ਇੱਕ ਨਿਰੇ ਨੇਮੀ ਪੁਰਸ਼ ਹੁੰਦੇ ਜਿਹਨਾਂ ਉਹਨਾਂ ਨੇ ਆਪਣਾ ਨਿਯਮ ਅਸੂਲ ਬੰਨਿਆ ਹੁੰਦਾ ਹੈ, ਉਹਦੇ ਵਿੱਚ ਹੀ ਰਹਿੰਦੇ। ਜੋ ਕਿਸੇ ਦਾ ਹੋਰ ਵੀ ਭਾਵੇਂ ਚੰਗਾ ਅਸੂਲ ਹੋਵੇ ਉਹਨੂੰ ਨਹੀਂ ਉਹ ਤਰਜੀਹ ਦਿੰਦੇ। ਜਿਹੜਾ ਆਪਣਾ ਚੰਗਾ ਮੰਦਾ ਜਿਹੜਾ ਕੋਈ ਅਸੂਲ ਬੰਨਿਆ, ਕਹਿੰਦੇ ਇਹਦੇ ਵਿੱਚ ਹੀ ਅਸੀਂ ਪੱਕੇ ਰਹਿਣਾ ਹੈ, ਇਹਦੇ ਅਨੁਸਾਰ ਹੀ ਕਰਨਾ। ਯਾਨੀ ਉਹ ਮਨਮਰਜ਼ੀ ਦੇ ਲੋਕ ਹੁੰਦੇ ਹਨ। ਨੇਮ ਨਿਬਾਹਤ ਚਾਹਤ ਛੇਮੀ। ਹਾਂ, ਆਪਣਾ ਜਿਹੜਾ ਕੋਈ ਮਨਮਰਜ਼ੀ ਅਨੁਸਾਰ ਨੇਮ ਜਾਂ ਅਸੂਲ ਜਾਂ ਬੰਨਿਆ ਉਹਨੂੰ ਨਿਭਾਉਂਦੇ ਹੋਏ ਫਿਰ ਉਹ ਕਲਿਆਣ ਵੀ ਚਾਹੁੰਦੇ, ਮੁਕਤੀ ਵੀ ਚਾਹੁੰਦੇ ਹੈ, ਔਰ ਆਪਣਾ ਨਾਲ ਹੱਠ ਨਾਲ ਜਿਹੜਾ ਨਿਯਮਤਾ ਧਾਰਿਆ ਉਹਨੂੰ ਛੱਡਦੇ ਨਹੀਂ ਹਨ। ਇੱਕ ਪ੍ਰੇਮੀ ਨਰ ਨੇਮ ਬਹੀਨਾ। ਇਹ ਕਹਿੰਦੇ ਸਿਰਫ ਕਹਿੰਦੇ ਗੁਰੂ ਦੇ ਪ੍ਰੇਮੀ ਹੁੰਦੇ, ਆਪਣਾ ਉਹਨਾਂ ਦਾ ਕੋਈ ਮਨਮਰਜ਼ੀ ਦਾ ਅਸੂਲ ਨਹੀਂ ਹੁੰਦਾ, ਨਿਯਮ ਨਹੀਂ ਹੁੰਦਾ ਵੀ ਅਸੀਂ ਆਹ ਕਰਨਾ ਉਹ ਕਰਨਾ ਹੈ। ਉਹ ਗੁਰੂ ਦੇ ਪ੍ਰੇਮ ਦੇ ਵਿੱਚ ਹੀ ਸਭ ਕੁਝ ਕਰਦੇ ਕਰਾਉਂਦੇ ਹਨ। ਰੈਣ ਦਿਵਸ ਏਕੈ ਲਿਵ ਲੀਨਾ। ਰਾਤ ਹੋਵੇ ਦਿਨ ਹੋਵੇ ਇੱਕੋ ਜਿਹੜੀ ਲਿਵ ਹੈ, ਮਨ ਦੀ ਬਿਰਤੀ ਹੈ, ਉਹ ਗੁਰੂ ਦੇ ਪ੍ਰੇਮ ਵਿੱਚ ਹੀ ਉਹਨਾਂ ਦੀ ਲੀਨ ਹੋਈ ਰਹਿੰਦੀ ਹੈ। ਪ੍ਰੇਮ ਪ੍ਰਵਾਹ ਵਧੈ ਨਿਤ ਜਿਨ ਕੇ। ਇਹ ਗੁਰਸਿੱਖੋ, ਜਿਹਨਾਂ ਪੁਰਸ਼ਾਂ ਦੇ ਹਿਰਦੇ ਵਿੱਚ ਗੁਰੂ ਦਾ ਜਿਹੜਾ ਪ੍ਰੇਮ ਪ੍ਰਵਾਹ ਹੈ ਹਮੇਸ਼ਾ ਵਧਦਾ ਰਹਿੰਦਾ ਹੈ। ਵਸੀ ਹੋਤ ਪਰ ਖੋਤਮ ਤਿਨ ਕੇ। ਜਿਹੜੇ ਕੋਈ ਪੁੱਤਰ ਪੁਰਖ ਹੁੰਦੇ ਹੈ ਫਿਰ ਉਹਨਾਂ ਦੇ ਪ੍ਰੇਮ ਦੇ ਵਾਸੋ ਹੋ ਜਾਂਦੇ ਹਨ। ਬਿਨਾਂ ਪ੍ਰੇਮ ਸਿਮਰਨ ਅਰ ਸੇਵਾ। ਗੁਰਸਿੱਖੋ, ਜਿਹੜਾ ਪ੍ਰੇਮ ਤੋਂ ਬਗੈਰ ਗੁਰੂ ਦੀ ਸੇਵਾ ਕਰਨੀ ਹੈ ਤੇ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਹੈ। ਫਲ ਕੁਛ ਥੋਰ ਹੋਏ ਲੱਖ ਏਵਾ। ਇਸ ਤਰ੍ਹਾਂ ਜਾਣ ਲਓ ਵੀ ਫਲ ਤਾਂ ਹੁੰਦਾ ਪਰ ਥੋੜਾ ਹੁੰਦਾ ਹੈ। ਜਿੱਥੇ ਗੁਰੂ ਦਾ ਪ੍ਰੇਮ ਹੁੰਦਾ ਹੈ ਤੇ ਪ੍ਰੇਮ ਨਾਲ ਸਿਮਰਨ ਕਰਨ ਕੀਤਾ ਜਾਂਦਾ ਹੈ ਉਸੇ ਉਹਦਾ ਬੇਅੰਤ ਬੇਅੰਤ ਫਲ ਹੁੰਦਾ ਹੈ। ਇਸ ਕਰਕੇ ਕਹਿੰਦੇ ਬਿਨਾਂ ਸਿਮਰਨ ਪ੍ਰੇਮ ਤੋਂ ਜਿਹੜਾ ਸਿਮਰਨ ਹੈ, ਇਸੇ ਤਰ੍ਹਾਂ ਬਿਨਾਂ ਪ੍ਰੇਮ ਤੋਂ ਜਿਹੜੀ ਕੋਈ ਸੇਵਾ ਹੈ ਥੋੜਾ ਫਲ ਹੁੰਦਾ ਹੈ, ਉਹ ਜਾਣ ਲਓ ਸਮਝ ਲਓ। ਇਨ ਦੋਨੋਂ ਮਹਿ ਪਰਖਹ ਪ੍ਰੇਮ। ਹੁਣ ਜਿਹੜੇ ਭਾਈ ਰਾਮਾ ਜੀ ਹਨ ਤੇ ਦੂਸਰੇ ਰਾਮਦਾਸ ਸਾਹਿਬ ਜੀ ਹੈ, ਇਹ ਗੁਰਸਿੱਖੋ, ਤੁਸੀਂ ਇਹਨਾਂ ਦੇ ਵਿੱਚੋਂ ਪ੍ਰੇਮ ਦੀ ਪਰਖ ਕਰ ਲਓ ਗੁਰੂ ਦਾ ਪ੍ਰੇਮੀ ਜ਼ਿਆਦਾਤਰ ਕਿਹੜਾ ਹੈ। ਤਾਰ ਤਾਮ ਜਿਮ ਤਿਮ ਲਹਿ ਛੇਮ। ਜਿਵੇਂ ਇਹਨਾਂ ਦੇ ਵਿੱਚ ਪ੍ਰੇਮ ਵੱਧ ਹੋਵੇਗਾ ਜਾਂ ਘੱਟ ਹੋਵੇਗਾ ਉਹੀ ਜਾਏ ਸੋ ਗੁਰੂ ਦੇ ਕੋਲੋਂ ਪ੍ਰਾਪਤ ਕਰ ਲੈਣਗੇ, ਉਹੀ ਜਿਹੀਆਂ ਸਹੂਲਤਾਂ ਇਹਨਾਂ ਨੂੰ ਹਾਸਲ ਬਖਸ਼ਾਂ ਹੋ ਜਾਣਗੀਆਂ। ਪ੍ਰਭ ਬਸ ਹੋਏ ਪ੍ਰੇਮ ਲੱਖ ਘਨੋ। ਕਿਉਂਕਿ ਜਿਹੜਾ ਵਾਹਿਗੁਰੂ ਹੈ ਉਹ ਵੀ ਕਹਿੰਦੇ ਬਹੁਤਾ ਪ੍ਰੇਮ ਜਾਣ ਕਰਕੇ ਬਸ ਹੁੰਦਾ ਹੈ, ਅਧੀਨ ਹੁੰਦਾ ਹੈ। ਅੰਗ ਸੰਗ ਰਹਿ ਨਿਤ ਹਿਤ ਸਾਨੋ। ਕਹਿੰਦੇ ਬੜੇ ਪ੍ਰੇਮ ਦੇ ਨਾਲ ਹੀ ਉਹਦੇ ਅੰਗ ਸੰਗ ਰਹਿੰਦਾ, ਹਰ ਪਾਸੇ ਹਾਜ਼ਰ ਨਾਜ਼ਰ, ਪ੍ਰਗਟ ਪ੍ਰਤੱਖੀ ਰਹਿੰਦਾ, ਪ੍ਰੇਮ ਵਸ ਹੋਇਆ ਵਾਹਿਗੁਰੂ। ਪਰਖੇ ਜਾਏ ਨਾ ਜੇ ਤੁਮ ਪਾਸੀ, ਹੇ ਗੁਰਸਿੱਖ ਹੋਏ ਰਾਮਾ ਜੀ, ਰਾਮਦਾਸ ਸਾਹਿਬ ਜੀ, ਜੇ ਭਾਲੋ ਕੋਲੋਂ ਨੀ ਪਰਖੇ ਜਾ ਸਕਦੇ, ਹੰਸੀ ਨੀ ਪਰਖ ਕਰ ਸਕਦੇ। ਜਿਸਕੇ ਹਿਰਦੇ ਪ੍ਰੇਮ ਅਬਿਨਾਸੀ, ਕਿਹਦੇ ਹਿਰਦੇ ਵਿੱਚ ਸਹੀ ਸਹੀ ਦੇ ਵਿੱਚ ਸੱਚਾ ਸੱਚਾ ਪ੍ਰੇਮ ਪਿਆਰ ਹੈ, ਨਾਸਤ ਰਹਿਤ, ਤਾਂ ਹਮ ਪਰਖ ਦੇਹ ਤੁਮ ਤਾਈ। ਤਾਂ ਵੀ ਗੁਰਸਿੱਖੋ, ਅਸੀਂ ਇਹ ਦੋਹਾਂ ਦੀ ਤੁਹਾਨੂੰ ਪ੍ਰੀਖਿਆ ਕਰਕੇ ਦੱਸ ਦੇਵਾਂਗੇ। ਰਾਖਹ ਗੋਪ ਨਾ ਕਹ ਕਦਾਈ, ਇਹ ਗੱਲ ਨੂੰ ਤੁਸੀਂ ਗੁਪਤ ਰੱਖਣਾ ਹੈ, ਕਦੇ ਕਹਿਣਾ ਨਹੀਂ ਹੈ, ਜਾਂ ਇਸ ਤਰ੍ਹਾਂ ਵੀ ਰਾਖੋ ਗੋਪ ਨਾ, ਇਹ ਗੱਲ ਅਸੀਂ ਫਿਰ ਜਦੋਂ ਪਰਖ ਕਰਨੀ ਨਾ ਗੁਪਤ ਨਹੀਂ ਰੱਖਾਂਗੇ, ਤੇ ਜਦੋਂ ਇਹ ਪ੍ਰੀਖਿਆ ਪੂਰੀ ਹੋਊਗੀ ਤੁਹਾਨੂੰ ਕਦੇ ਨਾ ਕਦੇ ਅਸੀਂ ਕਹਿ ਦਿਆਂਗੇ, ਦੱਸ ਦਿਆਂਗੇ ਵੀ ਇਹ ਪੂਰਾ ਪ੍ਰੇਮੀ ਹੈ, ਇਹ ਪੂਰਾ ਨਹੀਂ ਹੈ। ਸਿੱਖਣ ਕੇ ਸੰਦੇਹ ਬਿਨਾਸਨ, ਇਸ ਤਰ੍ਹਾਂ ਗੁਰਸਿੱਖਾਂ ਦੇ ਅੰਦਰ ਵੀ ਇਹ ਜਿਹੜਾ ਸਿੰਘਾਸਨ ਤੇ ਕੌਣ ਬੈਠੇਗਾ ਇਸ ਸੰਸੇ ਨੂੰ ਨਾਸ ਕਰਨ ਵਾਸਤੇ, ਨਿਜ ਪਾਛੇ ਥਾਪਨ ਸਿੰਘਾਸਨ, ਆਪਣੇ ਬਾਅਦ ਤੋਂ ਜਿਹੜਾ ਗੁਰਤਾ ਗੱਦੀ ਉਹਨੂੰ ਉਸਦੇ ਸਿੰਘਾਸਨ ਤੇ ਬਿਰਾਜਮਾਨ ਕਰਨ ਲਈ। ਪਰਖਣ ਹਿਤ ਸ੍ਰੀ ਸਤਿਗੁਰ ਪੂਰੇ, ਸ੍ਰੀ ਸਵਾਏ ਮਾਨ ਪੂਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਹੈ, ਜੁਗਲ ਹਕਾਰਨ ਕਰੇ ਹਦੂਰੇ। ਇੱਕ ਦਿਨ ਦੀ ਗੱਲ ਹੈ, ਭਾਈ ਰਾਮਾ ਜੀ, ਰਾਮਦਾਸ ਸਾਹਿਬ ਜੀ ਇਹ ਦੋਹਾਂ ਨੂੰ ਆਪਣੇ ਹਜ਼ੂਰੀ ਵਿੱਚ ਸੱਦ ਲਿਆ ਹੈ। ਰਾਮਾ ਰਾਮਦਾਸ ਤਬ ਆਏ, ਹਾਂ ਸੰਸਾਰੀ ਸੰਬੰਧ ਕਰਕੇ ਬੀਬੀ ਦਾਨੀ ਜੀ ਦਾ ਹੈ, ਰਾਮਾ ਜੀ ਸੰਬੰਧੀ ਸੀ, ਵਿਵਾਹ ਹੋਇਆ ਸੀ, ਇਸ ਕਰਕੇ ਵੱਡੇ ਸਨ, ਅਤੇ ਇਸ ਕਰਕੇ ਰਾਮਾ ਜੀ ਵੱਡੇ, ਰਾਮਦਾਸ ਜੀ ਜੋ ਬੀਬੀ ਭਾਨੀ ਜੀ ਦੇ ਪਤੀ, ਉਹ ਦੋਵੇਂ ਚੱਲ ਆਏ ਹਨ। ਪਾਸ ਬਾਪਿਕਾ ਗੁਰੂ ਸਿਧਾਏ, ਹਾਂ ਉਸ ਵੇਲੇ ਦੋਹਾਂ ਨੂੰ ਲੈ ਕੇ ਜਿੱਥੇ ਬੋਲੀ ਸਾਹਿਬ ਜੀ ਦੀ ਮਹਾਨ ਕਾਰ ਸੇਵਾ ਹੋਈ ਹੋਈ ਹੈ, ਉੱਥੇ ਸਤਿਗੁਰੂ ਜੀ ਚਲੇ ਗਏ ਹਨ। ਲਏ ਲਸ਼ਟਕਾ ਹੱਥ ਮਝਾਰੀ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਸੁੱਟੀ ਜੀ ਲਈ ਹੋਈ ਹੈ। ਬਿਰਧ ਅਵਸਥਾ ਤਨ ਮਹਿ ਭਾਰੀ, ਕਿਉਂਕਿ ਆਪਣੇ ਸਰੀਰ ਦੇ ਉੱਪਰ ਬੜੀ ਭਾਰੀ ਬਿਰਧ ਅਵਸਥਾ ਹੋਈ ਹੈ, 100 ਸਾਲ ਤੋਂ ਆਪ ਜੀ ਉੱਪਰ ਹੋ ਗਏ ਹੋਏ ਨੇ। ਖੜੇ ਹੋਏ ਅਵਲੋਕਿਓ ਥਾਨ, ਹਾਂ ਇਸ ਤਰ੍ਹਾਂ ਖੜਿਆ ਹੋ ਕੇ ਸਾਫ ਸੁਥਰਾ ਥਾਂ ਜਾ ਵੇਖਿਆ ਹੈ। ਰਾਮੇ ਸੋ ਤਬ ਕੀਨ ਬਖਾਨ, ਸਵੇਰੇ ਭਾਈ ਰਾਮਾ ਜੀ ਦੇ ਤਾਈ ਗੁਰੂ ਅਮਰਦਾਸ ਸਾਹਿਬ ਜੀ ਨੇ ਐਸੇ ਕਿਹਾ ਹੈ, ਉਹ ਕਿਹਾ ਆਖਣਾ ਕੀਤਾ ਹੈ, ਇਹਾਂ ਹਮਾਰੇ ਬੈਠਣ ਕਾਰਨ, ਮੈਂ ਵੀ ਭਾਈ ਰਾਮਾ ਜੀ ਇੱਥੇ ਸਾਡੇ ਬੈਠਣ ਦੇ ਵਾਸਤੇ, ਰੁਚਰ ਬੇਦਿਕਾ ਕਰੋ ਸੁਧਾਰਨ, ਸਿਆਣਾ ਹੈ ਕਹਿੰਦੇ ਸੋਹਣੀ ਜਿਹੜੀ ਥੜੀ ਹੈ, ਸੋਹਣਾ ਥੜਾ ਬਣਾ ਤਾਰ ਕੇ ਬਣਾਉਣਾ ਘਰ, ਇਮ ਕਹਿ ਸਤਿਗੁਰ ਕਰੀ ਲਕੀਰ, ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਸਾਹਿਬ ਜੀ ਨੇ ਲਕੀਰ ਜੀ ਖਿੱਚ ਦਿੱਤੀ ਹੈ, ਜਾਣੀ ਨਕਸ਼ਾ ਜਿਵੇਂ ਉਹ ਥੜੀ ਬਣਾਉਣੀ ਉਹ ਦੱਸ ਦਿੱਤਾ ਹੈ। ਇਸ ਵਿਦ ਚਿੰਨ ਵਾਹ ਥਲ ਥੀਰ, ਇੱਥੇ ਸਾਡਾ ਜਿਹੜਾ ਸੀਰ ਕੀ ਇਸਤ ਹੋਣ ਵਾਸਤੇ ਬੈਠਣ ਵਾਸਤੇ ਥਾਂ ਹੈ, ਵੀ ਚੰਗੀ ਤਰ੍ਹਾਂ ਵੀ ਚਿਣਵਾ ਬਣਵਾ। ਬਾਹਰੋ ਦਿਸ਼ਾ ਦੂਸਰੀ ਗਏ, ਹਾਂ ਰਾਮਾ ਜੀ ਨੂੰ ਇਹ ਸਾਰਾ ਨਕਸ਼ਾ ਦੱਸ ਕੇ ਉਸ ਤੋਂ ਬਾਅਦ ਫਿਰ ਦੂਸਰੀ ਤਰਫ ਨੂੰ ਆਪ ਜੀ ਚਲੇ ਗਏ। ਤੇ ਸਥਾਨ ਪਿਖ ਠਾਡੇ ਪਏ, ਸਾਫ਼ ਸੁਥਰਾ ਥਾਂ ਵੇਖ ਕੇ ਗੁਰੂ ਰਾਮ ਅਮਰਦਾਸ ਸਾਹਿਬ ਜੀ ਖੜਿਆ ਹੋ ਗਏ ਹਨ। ਰਾਮਦਾਸ ਕੀ ਦਿਸ਼ਾ ਨਿਹਾਰਾ, ਉਸ ਵੇਲੇ ਰਾਮਦਾਸ ਸਾਹਿਬ ਜੀ ਦੀ ਤਰਫ਼ ਆਪ ਜੀ ਨੇ ਤੱਕਿਆ ਹੈ। ਕਰਨ ਕਾਰ ਕੋ ਗੁਰੂ ਉਚਾਰਾ, ਜਿਵੇਂ ਥੜੀ ਦੀ ਕਾਰ ਸੇਵਾ ਕਰਨੀ ਉਹ ਕਰਨ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਂ ਵੀ ਕਿਹਾ ਹੈ। ਇਸ ਦਿਸ਼ ਬੈਠਣ ਹੇਤ ਹਮਾਰੇ, ਹੇ ਰਾਮਦਾਸ ਸਾਹਿਬ ਜੀ ਇਸ ਤਰਫ਼ ਸਾਡੇ ਬੈਠਣ ਦੇ ਵਾਸਤੇ, ਥੜੀ ਬਣਾਵਹ ਰੁਚਰ ਪ੍ਰਕਾਰੇ, ਤੁਸੀਂ ਸਿਆਣੇ ਹੋ, ਸੋਹਣੇ ਢੰਗ ਦੇ ਨਾਲ ਥੜੀ ਬਣਾਓ, ਸੋਹਣੇ ਸੋਹਣਾ ਸਦਾ ਬਣਾ ਲਓ। ਕਰ ਲਕੀਰ ਕੋ ਤਿਸ ਹੈ ਬਤਾਇਆ। ਹੱਸਦੀ ਸੋਟੀ ਦੇ ਨਾਲ ਲਕੀਰ ਜੀ ਖਿੱਚ ਕੇ ਜੋ ਨਕਸ਼ਾ ਜਾ ਬਣਾ ਕੇ ਦੱਸਿਆ ਹੈ, ਇਸ ਬਿਦ ਕਹਿ ਕਰ ਤੁਮ ਚਿਨਵਾਇਆ। ਹਾਂ, ਇਸ ਤਰ੍ਹਾਂ ਵੀ ਤੁਸੀਂ ਇੱਥੇ ਜਿਹੜਾ ਇਹ ਥੜਾ ਹੈ ਤੁਸੀਂ ਚਿਣਵਾਉਣਾ ਹੈ। ਇਸ ਪਰ ਬੈਠ ਹੈ ਪ੍ਰਾਤਾ ਕਾਲ ਰਾਮਦਾਸ ਜੀ, ਜਿਹੜਾ ਤੁਸੀਂ ਥੜਾ ਬਣਾਓਗੇ ਉਸ ਥੜੇ ਦੇ ਉੱਪਰ ਅਸੀਂ ਸਵੇਰੇ ਅੰਮ੍ਰਿਤ ਵੇਲੇ ਬੈਠਿਆ ਕਰਾਂਗੇ। ਇਸ ਪਰ ਸੰਧਿਆ ਹੋਏ ਸੁਖ ਨਾਲ, ਤੁਹਾਡੇ ਜਿਹੜੇ ਦੂਜੇ ਸਾਥੀ ਰਾਮਾ ਜੀ ਹਨ ਉਹਦੇ ਉੱਪਰ ਅਸੀਂ ਜਿਹੜਾ ਥੜਾ ਬਣਾਉਣਗੇ ਸ਼ਾਮ ਦੇ ਸਮੇਂ ਸਜਿਆ ਕਰਾਂਗੇ ਬੈਠਿਆ ਕਰਾਂਗੇ। ਇਮ ਬਤਾਏ ਸ੍ਰੀ ਸਤਿਗੁਰ ਗਏ। ਇਸ ਤਰ੍ਹਾਂ ਭਾਈ ਰਾਮਾ ਅਤੇ ਰਾਮਦਾਸ ਜੀ ਨੇ ਦੋ ਥੜੇ ਬਣਾਉਣ ਵਾਸਤੇ ਸਤਿਗੁਰੂ ਜੀ ਦੱਸ ਕੇ ਚਲੇ ਗਏ। ਤਿਸ ਥਲ ਦੋਨਾਂ ਥਿਰਤਾ ਲਏ। ਹਾਂ, ਦੋਵੇਂ ਹੀ ਆਪੋ ਆਪਣੇ ਥਾਵਾਂ ਤੇ ਇਹਨਾਂ ਨੇ ਸਥਿਤੀ ਲੈ ਗਈ ਹੈ। ਕਹਿੰਦੇ ਇਸ ਤਰ੍ਹਾਂ ਜਾਣੀ ਟਿਕ ਗਏ ਹਨ, ਥੜੇ ਸਜਾਉਣ ਲਈ ਤਿਆਰੀ ਕਰਨ ਲੱਗ ਪਏ ਹਨ। ਪ੍ਰਿਥਕ ਪ੍ਰਿਥਕ ਥਲ ਬੈਠਨ ਕੇਰਾ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਸਵੇਰੇ ਜਿਹੜਾ ਕੋਈ ਬੈਠਣ ਵਾਸਤੇ ਵੱਖਰਾ ਅਸਥਾਨ ਹੈ, ਸ਼ਾਮ ਨੂੰ ਬੈਠਣ ਵਾਸਤੇ ਵੱਖਰਾ, ਇਹ ਦੋਹਾਂ ਵੱਖਰਾ ਵੱਖਰਾ ਥਾਂ ਸਤਿਗੁਰੂ ਜੀ ਦੇ ਸਜਣ ਦਾ ਬੈਠਣ ਦਾ। ਲੱਗੇ ਕਰਾਵਨ ਕੋ ਤਿਸ ਬੇਰਾ। ਭਾਈ ਰਾਮਾ ਜੀ ਅਤੇ ਰਾਮਦਾਸ ਸਾਹਿਬ ਜੀ ਉਸ ਵੇਲੇ ਤਿਆਰ ਕਰਨ ਲੱਗ ਪਏ ਹਨ। ਦਿਨ ਸਗਰੇ ਮਹਿ ਕਾਰ ਕਰਾਏ। ਸਾਰਾ ਦਿਨ ਥੜੇ ਦਾ ਜਿਹੜਾ ਕੰਮ ਹੈ ਡਟ ਕੇ ਕਰਦੇ ਰਹੇ। ਸੰਧਿਆ ਭਾਈ ਗੁਰੂ ਤਬ ਆਏ। ਸ਼ਾਮ ਦਾ ਸਮਾਂ ਹੋਇਆ ਆ ਤਦ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਤੋਂ ਚੱਲਦੇ ਹੋਏ ਆਏ ਹਨ। ਕਰੀ ਜੋ ਰਾਮੇ ਪੂਰਬ ਹੇਰੀ। ਜੋ ਭਾਈ ਰਾਮਾ ਜੀ ਨੇ ਉਹ ਥੜਾ ਜਿਹਾ ਬਣਾਇਆ ਸੀ ਉਸਨੂੰ ਸਭ ਤੋਂ ਪਹਿਲਾਂ ਆ ਕੇ ਸਤਿਗੁਰੂ ਨੇ ਤੱਕਿਆ ਹੈ। ਪਰਖਣ ਹਿਤ ਬੋਲੇ ਤਿਸ ਬੇਰੀ। ਥੜਾ ਤਾਂ ਭਾਵੇਂ ਵਧੀਆ ਹੀ ਬਣਿਆ ਹੋਇਆ ਸੀ ਪਰ ਪ੍ਰੀਖਿਆ ਕਰਨ ਲਈ ਸਤਿਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਇਹਦੇ ਤਾਈ ਬੋਲੇ, ਇਹ ਤੋ ਨੀਕੀ ਨਹੀਂ ਬਣਾਈ। ਕਹਿੰਦੇ ਵੀ ਭਾਈ ਰਾਮੇ ਇਹ ਜਿਹੜਾ ਥੜਾ ਜਿਹਾ ਤੂੰ ਕੋਈ ਵਧੀਆ ਚੰਗਾ ਨਹੀਂ ਬਣਾਇਆ, ਸੋਹਣਾ ਨਹੀਂ ਬਣਾਇਆ ਹੈ। ਬੈਠਣ ਹੇਤ ਨਾ ਹਮ ਕਹ ਪਾਈ। ਹਾਂ, ਜਿਸ ਕਰਕੇ ਇਹਦੇ ਉੱਪਰ ਬੈਠਣ ਵਾਸਤੇ ਤਾਂ ਸਾਨੂੰ ਕੋਈ ਚੰਗਾ ਨਹੀਂ ਲੱਗਿਆ ਹੈ, ਸਾਨੂੰ ਜੀ ਨੂੰ ਚੰਗਾ ਨਹੀਂ ਲੱਗ ਰਿਹਾ ਹੈ। ਕਰਿਓ ਖੇਦ ਸਭ ਨਿਸਫਲ ਗਯੋ। ਆ ਜਿਹੜਾ ਤੂੰ ਸਾਰੀ ਦਿਹਾੜੀ ਵੀ ਖੇਚਰ ਜੀ ਕੀਤੀ ਜ਼ੋਰ ਲਾਇਆ ਮੈਂ ਤੇਰਾ ਬਿਰਥੀ ਗਿਆ ਹੈ। ਟੇਡੀ ਕੰਧ ਉਸਾਰਤ ਪਾਇਓ। ਆ ਦੇਖਣਾ ਤੂੰ ਝਾਤੀ ਮਾਰ ਕੇ ਆਥੜੇ ਦੀ ਪਿਛਲੀ ਤਰਫ ਜੀ ਤੂੰ ਕੰਢ ਕੱਢੀ ਹੈ, ਜਿਹਦੇ ਨਾਲ ਅਸੀਂ ਢੋ ਲਾ ਕੇ ਬੈਠਣਾ, ਤੂੰ ਨਰੀ ਕੱਢੀ ਟੇਡੀ ਕੱਢ ਦਿੱਤੀ ਹੈ। ਆਹ ਦੇਹ ਨਹਿ ਦੇਰ ਇਸ ਕਰਕੇ ਭਾਈ ਰਾਮਾ ਇਹ ਥੋੜਾ ਸੋਹਣਾ ਨਹੀਂ ਹੈ, ਟੇਢੀ ਕੰਧ ਹੈ, ਛੇਤੀ ਕਰ ਤੇ ਇਹਨੂੰ ਢਾ ਦੇਣਾ ਕਰ। ਹਮਰੋ ਕਹਿਓ ਠੀਕ ਸੁਣ ਲੀਜੈ ਹੈ। ਅਸੀਂ ਹੁਣ ਜਿਵੇਂ ਤੈਨੂੰ ਦੁਬਾਰਾ ਕਹਿੰਦੇ ਨਾ ਉਹਨੂੰ ਚੰਗੀ ਤਰ੍ਹਾਂ ਧਿਆਨ ਦੇ ਕੇ ਠੀਕ ਤਰ੍ਹਾਂ ਤੂੰ ਸੁਣ ਲੈ। ਇਤ ਦਿਸ ਸੂਦੀ ਭੀਤ ਚਿਨਾਵਾ। ਤੈਨੂੰ ਦੂਜੀ ਵਾਰੀ ਦੱਸਦੇ ਵੀ ਇਸ ਤਰਫ ਤੈਨੂੰ ਵਿਧੀ ਸਿੱਧੀ ਸਲੋੜ ਤੈਨੇ ਕੰਧ ਚਿਣਾਉਣੀ ਹੈ। ਬਾਹਰ ਬੇਦ ਕਾ ਭਲੇ ਬਣਾਵੋ। ਫਿਰ ਉਹਦੇ ਕਹਿੰਦੇ ਸਾਹਮਣੇ ਇਸ ਤਰ੍ਹਾਂ ਜਿਹੜੀ ਬੈਠਣ ਵਾਲੀ ਥੜੀ ਜੀ ਥੜਾ ਜੀ ਤੈਨੇ ਬਣਾਉਣਾ ਹੈ। ਸੁਣ ਰਾਮੇ ਮਨ ਭੰਗ ਬਣਿਓ ਹੈ। ਆ ਜਦੋਂ ਗੁਰੂ ਮਹਾਰਾਜ ਥੜੇ ਨੂੰ ਨਿੰਦ ਦਿੱਤਾ ਹੈ ਤੇ ਰਾਮੇ ਜੀ ਦਾ ਮਨ ਤਾਂ ਬੜਾ ਉਦਾਸ ਜਿਹਾ ਬਣ ਗਿਆ, ਚਿਹਰਾ ਮੁਰਝਾ ਗਿਆ ਹੈ। ਨਿਜ ਮਤ ਆਛੀ ਜਾਨ ਬਣਿਓ ਹੈ। ਕਿਉਂਕਿ ਆਪਣੀ ਅਕਲ ਵਧ ਨੂੰ ਚੰਗੀ ਸਮਝਦਾ ਸੀ ਵੀ ਮੈਂ ਬਹੁਤ ਸਿਆਣਾ ਹਾਂ ਤੇ ਫਿਰ ਰਹਿ ਨਹੀਂ ਸਕਿਆ, ਕਹਿਣ ਲੱਗਿਆ ਜਿਮ ਤੁਮ ਕਹਿਓ ਤਥਾ ਬਨਵਾਈ। ਕਹਿਣ ਲੱਗਾ ਹੇ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਤੁਸੀਂ ਸਵੇਰੇ ਥੋੜਾ ਕਿਹਾ ਸੀ ਮੈਂ ਤਾਂ ਉਵੇਂ ਬਣਿਆ ਬਣਵਾਇਆ ਹੈ। ਕੋ ਕਾਰਨ ਭਾਰਦਾ ਨਾ ਪਾਈ। ਇਹਦੇ ਵਿੱਚ ਮਾਰਾ ਕੀ ਕਾਰਨ ਹੋ ਗਿਆ ਹੈ ਜਿਸ ਕਰਕੇ ਸੋਹਣਾ ਥੜਿਆ ਬਣਿਆ ਆਪ ਨੂੰ ਚੰਗਾ ਨਹੀਂ ਲੱਗ ਰਿਹਾ ਹੈ। ਸੁੰਦਰ ਬਣੀ ਬੈਠ ਬੇ ਲਾਇਕ। ਜਿਹੜਾ ਆਸਰਾ ਹੈ ਆਪ ਜੀ ਦੇ ਬੈਠਣ ਵਾਸਤੇ ਬੜਾ ਸੋਹਣਾ ਮਨਮੋਹਣਾ ਬਣਿਆ ਹੋਇਆ। ਸਮੁਖ ਖਰੇ ਦਰਸਹ ਜਹ ਪਾਇਕ। ਜਿੱਥੋਂ ਮਹਾਰਾਜ ਸਾਹਮਣੇ ਖੜੋਤੇ ਹੋਏ ਸਿੱਖ ਸੇਵਕ ਆਪ ਜੀ ਦੇ ਖੁੱਲੇ ਦਰਸ਼ਨ ਦਾਰ ਕਰ ਸਕਣਗੇ। ਮੇਰੋ ਦੋਸ਼ ਨਾ ਆਮਹ ਕੋਈ। ਇਸ ਕਰਕੇ ਮਹਾਰਾਜ ਮੈਂ ਤਾਂ ਸੱਚ ਕਹਿਣਾ, ਇਹ ਥੜੇ ਬਣਾਉਣ ਵਿੱਚ ਮੇਰਾ ਤਾਂ ਭੂਰਾ ਮਾਤਰ ਵੀ ਕੋਈ ਦੋਸ਼ ਨੀ ਗੁਨਾਹ ਹੈ ਨਹੀਂ। ਆਪ ਕਹੀ ਜਿਮ ਤਥਾ ਸੋਹੋਈ। ਜਿਵੇਂ ਆਪ ਜੀ ਨੇ ਅੰਮ੍ਰਿਤ ਵੇਲੇ ਮਾਰਾ ਨਕਸ਼ਾ ਖਿੱਚ ਕੇ ਥੜੇ ਬਣਾਉਣ ਦੀ ਗੱਲ ਕਹੀ ਸੀ, ਉਸੇ ਤਰ੍ਹਾਂ ਇਹ ਸੇਵਾ ਹੋਈ, ਉਵੇਂ ਥੜਾ ਬਣਿਆ ਹੈ। ਕੀਨ ਯਤਨ ਮੈਂ ਭਲੇ ਸੁਧਾਰੀ। ਮੈਂ ਤਾਂ ਮਾਰਾ ਸਾਰੀ ਦਿਹਾੜੀ ਪੂਰਾ ਜ਼ੋਰ ਲਾ ਦਿੱਤਾ ਹੈ, ਚੰਗਾ ਯਤਨ ਕਰਕੇ ਚੰਗੀ ਤਰ੍ਹਾਂ ਬਣਾ ਸਵਾਰ ਕੇ ਥੜਾ ਬਣਾਇਆ ਹੈ। ਜਿਮ ਰਾਵਰ ਨੇ ਰੀਤ ਉਚਾਰੀ। ਇਸ ਤਰ੍ਹਾਂ ਆਪ ਜੀ ਨੇ ਥੜੇ ਬਣਾਉਣ ਦੀ ਮਹਾਰਾ ਰੀਤੀ ਮਰਜਾਰੀ ਉਚਾਰਨ ਕੀਤੀ, ਢੰਗ ਤਰੀਕਾ ਦੱਸਿਆ ਹੈ ਸੀ। ਇਮਰਾਮਾ ਕਹਿ ਰਹੇ ਕਨੇਰਾ। ਭਾਈ ਰਾਮਾ ਜੀ ਹਟ ਜਾ ਕਰਕੇ ਬਹੁਤ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿੰਦਾ ਰਿਹਾ। ਸ੍ਰੀ ਗੁਰ ਟਹਿਵਾਈ ਤਿਸ ਬੇਰਾ। ਗੁਰੂ ਮਹਾਰਾਜ ਨੇ ਪ੍ਰੀਖਿਆ ਦੀ ਕਰਨ ਵਾਸਤੇ ਤੇ ਉਹ ਗੁਰਸਿੱਖਾਂ ਨੂੰ ਕਹਿ ਕੇ ਮੱਲੋ ਮੱਲੀ ਉਹ ਥੋੜਾ ਜਿਹਾ ਟਹਿਵਾ ਦਿੱਤਾ ਹੈ। ਨਿਜ ਕਰ ਛਰੀ ਲਕੀਰ ਨਿਕਾਰੀ। ਫੇਰ ਦੂਜੀ ਵਾਰ ਆਪਣੇ ਹੱਥ ਦੇ ਨਾਲ ਜਿਹੜੀ ਸੋਟੀ ਹੱਥਾਂ ਵਿੱਚ ਸੋਟੀ ਜੀ ਪੜੀ ਉਹਦੇ ਨਾਲ ਲਕੀਰ ਜੀ ਖਿੱਚੀ ਹੈ, ਕੱਢੀ ਹੈ। ਕਹਿਓ ਕਰੋ ਇਸ ਰੀਤ ਸੁਧਾਰੀ। ਰਾਮਾ ਜੀ ਨੂੰ ਸੰਬੋਧਨ ਕਰਕੇ ਕਿਹਾ ਵੀ ਲੈ ਵੀ ਹੁਣ ਤੂੰ ਇਹ ਬੁਣਾ ਸਵਾਰ ਕੇ ਇਸ ਤਰ੍ਹਾਂ ਇਹ ਬਣਾਉਣਾ ਹੈ। ਤਹ ਤੇ ਚੱਲ ਦੂਸਰ ਦਿਸ਼ ਗਏ। ਭਾਈ ਰਾਮਾ ਜੀ ਨੂੰ ਦੂਸਰੀ ਵਾਰ ਨਕਸ਼ਾ ਜਾ ਦੱਸ ਕੇ ਫਿਰ ਦੂਸਰੀ ਤਰਫ ਜੀ ਆਪ ਚਲੇ ਗਏ। ਰਾਮਦਾਸ ਟਿਗ ਠਾਡੇ ਪਏ। ਰਾਮਦਾਸ ਸਾਹਿਬ ਜੀ ਥੜਾ ਬਣਾ ਕੇ ਹਰ ਜੋੜ ਕੇ ਖੜੋਤੇ ਸਨ, ਉੱਥੇ ਆਪ ਜੀ ਜਾ ਖੜਿਆ ਹੋਏ ਹਾਂ। ਪਦ ਅਰਬਿੰਦ ਬੰਦਨ ਕਰਕੇ। ਉਸ ਵੇਲੇ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸ਼ਰਧਾ ਭਾਵਨਾ ਨਾਲ ਚਰਨਾ ਕਮਲਾਂ ਤੇ ਨਮਸਕਾਰ ਕੀਤੀ ਹੈ। ਖਰੋ ਰਹਿਓ ਨਿਜ ਗਰੀਬ ਨਿਹਰ ਨਿਹਰ ਕੇ। ਉਸ ਵੇਲੇ ਦੋਵੇਂ ਹੱਥ ਜੋੜ ਕੇ ਗਰਦਨ ਜੀ ਨੀਵੀਂ ਕਰਕੇ ਤੇ ਖੜੋਤੇ ਰਹੇ ਆ ਪਿਆ ਦੇ ਵਿੱਚ। ਸ੍ਰੀ ਗੁਰ ਅਮਰਦਾਸ ਪਿਖ ਕਹਿਓ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਖੜੇ ਥੜੇ ਵੱਲੀ ਵੇਖ ਕੇ ਤੇ ਇਸ ਤਰ੍ਹਾਂ ਦਾ ਬਚਨ ਕਿਹਾ ਹੈ। ਹਮਰੋ ਆਸ਼ਾ ਤੈ ਨਹਿ ਲਹਿਓ। ਰਾਮਦਾਸ ਸਾਹਿਬ ਜਿਵੇਂ ਸਾਡੇ ਮਨ ਦਾ ਖਿਆਲ ਸੀ ਨਾ, ਉਹੇ ਜੋ ਖਿਆਲ ਤਾਂ ਤੂੰ ਜਾਣਿਆ ਨੀ ਸਮਝਿਆ ਨਹੀਂ। ਜਥਾ ਬਥਾ ਬਤਾਈ ਤਥਾ ਨਾ ਕਰੀ। ਜਿਸ ਤਰ੍ਹਾਂ ਦੀ ਸਵੇਰੇ ਤੈਨੂੰ ਇੱਥੇ ਬਣਾਉਣ ਵਾਸਤੇ ਸੇਵਾ ਦੱਸੀ ਸੀ, ਉਸ ਤਰ੍ਹਾਂ ਦਾ ਥੋੜਾ ਤੂੰ ਤਿਆਰ ਹੀ ਨੀ ਕਰਿਆ। ਬੱਕਰ ਭੀਤ ਰਚ ਕੀ ਨਸਥਰੀ। ਆਵੇ ਟੇਢੀ ਜੀ ਕੰਧ ਰਚ ਕੇ ਬਣਾ ਕੇ ਤੇ ਫੇਰ ਆ ਤੂੰ ਥੋੜਾ ਜਿਹਾ ਬਣਾ ਦਿੱਤਾ, ਇਹ ਠੀਕ ਨੀ ਬਣਿਆ ਹੈ। ਭਾਈ ਨਾ ਬੈਠਣ ਉਚਿਤ ਹਮਾ। ਇਸ ਕਰਕੇ ਵੀ ਜਗ੍ਹਾ ਜਿਹੜੀ ਥਰੀ ਦੀ ਸਾਡੇ ਬੈਠਣ ਯੋਗ ਤਾਂ ਬਣ ਨਹੀਂ ਸਕੀ ਹੈ। ਇਸ ਕਾਰਨ ਤੇ ਕਰਹੋ ਬਿਦਾਰੇ। ਇਹ ਕਾਰਨ ਹੈ, ਇਸ ਕਰਕੇ ਵੀ ਇਹਨੂੰ ਤੂੰ ਚੰਗੀ ਛੇਤੀ ਦੇ ਕੇ ਢਾ ਦੇ। ਗੁਰ ਤੇ ਸੁਣ ਸ਼ੰਕਤ ਮਨ ਹੋਇ ਕੈ। ਗੁਰਦਾਸ ਸਾਹਿਬ ਜੀ ਤੋਂ ਐਸਾ ਵਚਨ ਸੁਣ ਕੇ ਮਨ ਵਿੱਚ ਸ਼ੰਕਾ ਜਾ ਕਰਕੇ ਵੀ ਬਹੁਤ ਮਾੜਾ ਹੋ ਗਿਆ, ਆਪਾਂ ਤਾਂ ਕਰ ਹੀ ਨੀ ਕਰ ਸਕੇ। ਹਾਂ ਤਾਤ ਕਾਲ ਨਿਜ ਹੱਥ ਗਿਰਾ ਕੇ। ਹਾਂ ਚੱਟ ਪਾਟੀ ਕਹੀ ਤਾਂ ਕਿਧਰੇ ਰਹਿ ਗਈ, ਹੱਥਾਂ ਨਾਲ ਹੀ ਉਥੜਾ ਜਾ ਤੇ ਕੰਧ ਦੀ ਢਾ ਦਿੱਤੀ ਹੈ, ਲਾ ਦਿੱਤੀ। ਨਿਮਰ ਹੋਏ ਬੂਜੀ ਬਿਦ ਫੇਰੀ। ਫੇਰ ਨਿਮਰਤਾ ਸਹਿਤ ਹੋ ਕੇ ਦੂਸਰੀ ਵਾਰ ਆਪ ਜੀ ਨੇ ਵਿਧੀ ਪੁੱਛੀ ਹੈ ਕਿ ਮਹਾਰਾਜ ਦੱਸੋ ਜੀ ਕਿਰਪਾ ਕਰਕੇ। ਬਖਸ਼ਹ ਅਬੈ ਅਵਗਿਆ ਮੇਰੀ। ਮਹਾਰਾਜ ਮੈਂ ਗਲਤੀ ਕਰ ਬੈਠਾ, ਭੁੱਲ ਕਰ ਬੈਠਾ, ਇਹ ਆਪ ਜੀ ਕਿਰਪਾ ਕਰਕੇ ਮਾਫ ਕਰ ਦਿਓ, ਬਖਸ਼ ਦਿਓ ਜੀ। ਮੈਂ ਮਤਹੀਨ ਸਕਿਓ ਨਹਿ ਜਾਣ। ਕਿਉਂਕਿ ਮਹਾਰਾਜ ਮੈਂ ਤਾਂ ਬੁੱਧੀ ਤੋਂ ਹਿਣਾਕਤ ਤੋਂ ਹੀਣਾ ਹਾਂ, ਸਮਝ ਨਹੀਂ ਸਕਿਆ ਹਾਂ, ਜਾਣ ਨਹੀਂ ਸਕਿਆ। ਬਹੁਰ ਬਤਾਵੋ ਕਿਰਪਾ ਨਿਦਾਨ। ਇਹ ਮਹਾਨ ਕਿਰਪਾ ਦੇ ਖਜ਼ਾਨੇ ਗੁਰੂ ਅਮਰਦਾਸ ਸਾਹਿਬ ਜੀ, ਹੁਣ ਫਿਰ ਮੈਨੂੰ ਦੱਸੋ। ਤਬ ਸਤਿਗੁਰ ਨੇ ਕੀਨ ਲਕੀਰ। ਇਸ ਤਰ੍ਹਾਂ ਨਿਮਰਤਾ ਦੇ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਉਸ ਸੂਟੀ ਦੇ ਨਾਲ ਲਕੀਰ ਜੀ ਕੱਢਣਾ ਕੀਤੀ ਹੈ। ਅਪਰ ਬਤਾਈ ਸਭ ਤਤ ਵੀਰ। ਜਿਵੇਂ ਥੜਾ ਬਣਾਉਣਾ ਹੈ, ਪਿਛਲੀ ਤਰਫ ਕੰਧ ਜੀ ਬਣਾਉਣੀ, ਉਹ ਸਾਰਾ ਕਹਿੰਦੇ ਤਰੀਕਾ ਢੰਗ ਤਰਕੀਬ ਦੱਸ ਦਿੱਤੀ ਹੈ। ਕਰਹੋ ਚਨਾਵਨ ਦੋਨੋ ਫੇਰੇ। ਇਸ ਤਰ੍ਹਾਂ ਕਿਹਾ ਵੀ ਤੁਸੀਂ ਦੋਵੇਂ ਜਾਣੇ ਸੜਾ ਵੀ ਫੇਰ ਚਨਾਉਣਾ ਕਰੋ। ਇਮ ਕਹਿ ਸ੍ਰੀ ਗੁਰ ਗਮ ਨੇ ਡੇਰੇ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਕਹਿ ਕੇ ਆਪਣੇ ਜੋ ਡੇਰਾ ਟਿਕਾਣਾ ਹੈ ਚਵਾਰਾ ਸਾਹਿਬ, ਉਧਰ ਨੂੰ ਚਲੇ ਗਏ ਨੇ। ਨਿਸਾ ਬਿਤੇ ਉੱਠ ਕਰ ਭੁਨਸਾਰ। ਇੱਧਰ ਭਾਈ ਰਾਮਾ ਜੀ, ਇਸੇ ਤਰ੍ਹਾਂ ਰਾਮਦਾਸ ਸਾਹਿਬ ਜੀ ਕਹਿੰਦੇ ਰਾਤ ਬਿਤਾਈ ਸਵੇਰੇ ਉੱਠ ਕਰਕੇ। ਲੱਗੇ ਕਰਾਵਨ ਦੋਨਾਂ ਕਾਰ। ਕਹਿੰਦੇ ਜਿਹੜਾ ਇਹ ਥੜੇ ਦੀ ਕਾਰ ਸੇਵਾ ਨੂੰ ਕਰਨ ਕਰਾਉਣ ਲੱਗ ਪਏ ਹਨ। ਜਿਮ ਕੀਨਾ ਸਤਿਗੁਰ ਫੁਰਮਾਵਨ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਾਮ ਦੇ ਸਮੇਂ ਫਰਮਾਣਾ ਕੀਤਾ ਸੀ, ਦੱਸਣਾ ਕੀਤਾ ਸੀ। ਤਿਮ ਸੁਚੇਤ ਹੋਇ ਲਾਗ ਬਣਾਵਨ। ਐਨ ਪੂਰੇ ਸਾਵਧਾਨ ਹੋ ਕੇ ਸਤਰਕ ਹੋ ਕੇ ਥੜਾ ਬਣਾਉਣ ਲੱਗ ਪਏ ਹਨ। ਭਲੀ ਰੀਤ ਸੋ ਜੁਗਲ ਸੁਧਾਰੀ। ਚੰਗੀ ਰੀਤੀ ਨਾਲ, ਚੰਗੇ ਢੰਗ ਨਾਲ, ਚੰਗੇ ਹੀ ਕਹਿੰਦੇ ਥੜਾ ਸੁਆਰਿਆ ਬਣਾਇਆ। ਪੰਖ ਈਟਕਾ ਸੁੰਦਰ ਸਾਰੀ। ਇਸ ਤਰ੍ਹਾਂ ਕਹਿੰਦੇ ਸੋਹਣੀਆਂ ਇੱਟਾਂ ਚੰਗੀ ਤਰ੍ਹਾਂ ਗਾਰੇ ਨਾਲ ਲਾਈਆਂ ਸੁੰਦਰ ਢੰਗ ਨਾਲ। ਮੈਂ ਗੁਰ ਜਾਣਿਓ ਸਾਇੰਕਾਲ। ਮੈਂ ਗੁਰ ਜਾਤਾ ਨਹੀਂ ਹੈਗਾ, ਸ੍ਰੀ ਗੁਰ ਜਾਣਿਓ ਸਾਇੰਕਾਲ। ਇਸ ਤਰ੍ਹਾਂ ਕਹਿੰਦੇ ਸੁਭਾਏ ਮਾਨ ਗੁਰੂ ਅਮਰਦਾਸ ਸਾਹਿਬ ਜੀ ਨੇ ਜੇ ਜਾਣਿਆ ਵੀ ਸ਼ਾਮ ਦਾ ਸਮਾਂ ਹੋਇਆ ਹੈ। ਚੱਲੇ ਬਾਵਲੀ ਦਿਸ਼ਾ ਕਿਰਪਾਲ। ਚੱਲੋ ਕਿਰਪਾਲੂ ਚਵਾਰਾ ਸਾਹਿਬ ਤੋਂ ਜਿੱਥੇ ਬੋਲੀ ਸਾਹਿਬ ਦੀ ਸੇਵਾ ਹੋ ਰਹੀ ਉਸ ਤਰਫ ਨੂੰ ਆਪ ਜੀ ਚੱਲ ਪਏ। ਪ੍ਰਥਮ ਜਹਾਂ ਰਾਮੇ ਨੇ ਕਰੀ। ਸਭ ਤੋਂ ਪਹਿਲਾਂ ਉੱਥੇ ਗਏ ਜਿੱਥੇ ਭਾਈ ਰਾਮਾ ਜੀ ਨੇ ਹਥਿਆਰ ਥੜਾ ਤਿਆਰ ਕੀਤਾ ਹੋਇਆ। ਆਨ ਬਿਲੋਕਨ ਕੀਨਸ ਥਰੀ। ਆ ਕੇ ਉਹ ਥੜੇ ਵਲੀ ਮਹਾਰਾਜ ਨੇ ਤੱਕਣਾ ਕੀਤਾ ਹੈ। ਕਹਿਓ ਤਾਹੇ ਇਹ ਕਰੀ ਨ ਆਛੀ। ਗੁਰੂ ਮਹਾਰਾਜ ਨੇ ਪਰ ਕਰਦਿਆਂ ਕਿਹਾ, ਉਹ ਰਾਮੇ ਤਾਂ ਤੂੰ ਚੰਗਾ ਨੀ ਕੀਤਾ, ਤਿਆਰ ਨੀ, ਚੰਗਾ ਨੀ ਬਣਾਇਆ ਹੈ। ਤਥਾ ਬਨੀ ਨਾ ਜਥਾ ਹਮ ਬਾਂਛੀ। ਇਸ ਤਰ੍ਹਾਂ ਇਹ ਥੜਾ ਅਸੀਂ ਵੀ ਸੋਹਣਾ ਬਣਿਆ ਚਾਹੁੰਦੇ ਚਾਹੁੰਦੇ ਸੀ, ਉਸ ਤਰ੍ਹਾਂ ਤਾਂ ਇੱਥੋਂ ਵੀ ਬਣ ਨੀ ਸਕਿਆ ਹੈ, ਤੂੰ ਬਣਾ ਨੀ ਸਕਿਆ ਹੈ। ਕਰਹੋ ਬਿਦਾਰਨ ਫੇਰ ਬਣਾਵੋ। ਇਸ ਕਰਕੇ ਵੀ ਇਹਨੂੰ ਟਾ ਦੇ ਤੇ ਹੁਣ ਤੂੰ ਫੇਰ ਬਣਾਉਣਾ ਕਰ। ਬਿਨ ਮਤ ਤੇ ਸ਼ਰਮ ਬਾਦ ਕਰਾਵੋ। ਬਿਨਾਂ ਅਕਲ ਤੋਂ ਕਹਿੰਦੇ ਐਵੇਂ ਤੂੰ ਆਪਣਾ ਜਿਹੜਾ ਸਮਾਂ ਵੀ ਬਰਬਾਦ ਕਰਦਾ ਤੇ ਐਵੇਂ ਖੇਚੜ ਵੀ ਕਰਦਾ। ਸੁਣ ਰਾਮੇ ਨਿਜ ਹਿਰਦੇ ਵਿਚਾਰਾ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਦੇ ਅਸਤੇ ਬਚਨ ਸੁਣ ਕੇ ਭਾਈ ਰਾਮਾ ਜੀ ਨੇ ਆਪਣੇ ਹਿਰਦੇ ਵਿੱਚ ਸੋਚਿਆ ਵਿਚਾਰਿਆ, ਮੈਂ ਨੀਕੇ ਥਲ ਥਰੀ ਸੁਧਾਰਾ। ਦੇਖੋ ਵੀ ਮੈਂ ਜਿਹੜਾ ਥੜੇ ਦਾ ਥਾਂ ਹੈ ਚੰਗੀ ਤਰ੍ਹਾਂ ਬਣਾਇਆ ਸਵਾਰਿਆ ਹੈ। ਕਹਿਣ ਲੱਗਿਓ ਮੈਂ ਤਥਾ ਬਣਾਈ। ਉਸ ਵੇਲੇ ਫਿਰ ਕਹਿਣ ਲੱਗਿਆ, ਮਹਾਰਾਜ ਮੈਂ ਤਾਂ ਉਸ ਤਰ੍ਹਾਂ ਹੀ ਇਹ ਥੜਾ ਬਣਾਇਆ ਹੈ। ਜਿਸ ਵਿਦ ਤੁਮਨੇ ਦੀਨ ਬਤਾਈ। ਇਸ ਤਰ੍ਹਾਂ ਮਹਾਰਾਜ ਕੱਲ ਸੀ ਸ਼ਾਮ ਦੇ ਸਮੇਂ ਮੈਨੂੰ ਦੱਸ ਦਿੱਤਾ ਸੀ। ਬਨੀ ਰੁਚਰ ਬੈਠ ਬੇ ਕੇ ਜੋਗ। ਮਹਾਰਾਜ ਸੋਹਣਾ ਥੜਾ ਬਣਿਆ ਹੋਇਆ, ਆਪ ਜੀ ਦੇ ਬੈਠਣ ਜੋਗ ਹੈ, ਲਾਇਕ ਹੈ। ਦੇਖਤ ਕਰ ਹੈ ਸਰਾਹਿਨ ਲੋਗ। ਜਿਨ੍ਹਾਂ ਨੇ ਥੜਾ ਦੇਖਿਆ ਉਹ ਸਾਰੇ ਲੋਕ ਇਹਦੀ ਸਲਾਹਤਾ ਕਰਦੇ, ਕਹਿੰਦੇ ਉਹ ਰਾਮੇ ਬਹੁਤ ਵਧੀਆ ਤੂੰ ਬਣਾਇਆ। ਮੈਂ ਕੈਸੇ ਕਰ ਦੇਹ ਟਹਾਈ। ਇਸ ਕਰਕੇ ਤੁਸੀਂ ਕਹਿੰਦੇ ਢਾ ਰਹੇ ਹੋ, ਐਸਾ ਸੋਹਣਾ ਥੜਿਆ ਹਮਾਰਾ, ਮੈਂ ਕਿਵੇਂ ਢਾਟੂ ਦੇਵਾਂ। ਇਸ ਤੇ ਆਛੀ ਕਿਆ ਬਣ ਜਾਈ। ਹੁਣ ਇੰਨਾ ਸੋਹਣਾ ਥੜਾ ਬਣਿਆ, ਇਹਦੋਂ ਹੋਰ ਚੰਗਾ ਵਧੀਆ ਹੋਰ ਕਿਵੇਂ ਬਣ ਜਾਏਗਾ। ਤਬ ਸਤਿਗੁਰ ਨੇ ਦਈ ਟਹਾਏ। ਰਾਮਾ ਜੀ ਤਾਂ ਢਾਉਂਦੇ ਨਹੀਂ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰੀਖਿਆ ਕਰਨੀ ਸੀ ਗੁਰਸਿੱਖਾਂ ਲੋਕਾਂ ਨੂੰ ਇਸ਼ਾਰਾ ਜਾ ਕੀਤਾ, ਉਹਨਾਂ ਦੁਆਰਾ ਕਹਿੰਦੇ ਜ਼ਬਰਦਸਤੀ ਢਹਾ ਦਿੱਤਾ ਹੈ। ਕਰੀ ਕਾਰ ਪੁਨ ਭਲੇ ਬਤਾਏ, ਆ ਕਹਿੰਦੇ ਫੇਰ ਜਲਕੀਰ ਜੀ ਖਿੱਚੀ ਹੈ ਤੇ ਚੰਗੀ ਤਰ੍ਹਾਂ ਦੱਸਿਆ ਹੈ ਨਕਸ਼ਾ ਇਸ ਪ੍ਰਕਾਰ ਕੀ ਜਹ ਸੁਭ ਥਰੀ। ਕਹਿੰਦੇ ਉਹ ਰਾਮੇ ਇਹ ਢੰਗ ਦੇ ਨਾਲ ਤੂੰ ਇਹ ਚੰਗਾ ਥੜਾ ਤਿਆਰ ਕਰਨਾ ਹੈ। ਸੁਰਤ ਸੰਭਾਲ ਹੋ ਉਰ ਮਤ ਧਰੀ, ਆ ਕਹਿੰਦੇ ਹੋਸ਼ ਸੰਭਾਲ ਕੇ ਤੇ ਇਸੇ ਤਰ੍ਹਾਂ ਹਿਰਦੇ ਅੰਦਰ ਬੁੱਧੀ ਧਾਰ ਕੇ ਭਾਵ ਅਕਲਬੰਦੀ ਨਾਲ ਤੂੰ ਬੁੱਧੀ ਦੀ ਸਿਆਣਪ ਨਾਲ ਇਹ ਕੰਮ ਕਰਨਾ ਹੈ। ਰਾਮਦਾਸ ਕੀ ਦਿਸ਼ ਚੱਲ ਗਏ, ਕਿਉਂ ਕਹਿ ਕੇ ਜਿੱਥੇ ਰਾਮਦਾਸ ਜੀ ਉਹ ਥੜਾ ਬਣਾਈ ਬੈਠੇ ਸਨ ਉਸ ਤਰਫ ਨੂੰ ਚਲੇ ਗਏ ਹਨ। ਹੇਰ ਥਰੀ ਕੋ ਉਚਰਤ ਪਏ, ਥੜੇ ਵੱਲੀ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਵਚਨ ਕਿਹਾ ਹੈ, ਇਹ ਤਾਂ ਨੀਕੀ ਨਹੀਂ ਬਣਾਈ। ਲੱਗਿਓ ਰਾਮਦਾਸ ਸਾਹਿਬ ਇਹ ਤੂੰ ਥੜਾ ਤਾਂ ਚੰਗਾ ਵਧੀਆ ਨਹੀਂ ਬਣਾਇਆ ਹੈ। ਬੈਠ ਬਕਾਰਨ ਹਮ ਹੋ ਨਾ ਪਾਈ, ਬੈਠਣ ਵਾਸਤੇ ਸਾਨੂੰ ਤਾਂ ਇਹ ਚੰਗਾ ਨਹੀਂ ਲੱਗ ਰਿਹਾ ਪਾ ਨਹੀਂ ਰਿਹਾ ਹੈ। ਕਰਹੋ ਬਿਦਾਰਨ ਰੱਖ ਨਾ ਹੈ, ਇਸ ਕਰਕੇ ਥੜੇ ਨੂੰ ਟਾ ਦੇ ਇਹਨੂੰ ਵੀ ਤੂੰ ਹੁਣ ਨਾ ਰੱਖ। ਕਹਿਓ ਨਾ ਲਖਿਓ ਤੁਮਹੋ ਮਨ ਮਾਹੈ, ਮੈਂ ਕੱਲ ਸ਼ਾਮ ਨੂੰ ਵੀ ਤੈਨੂੰ ਕਿਹਾ ਸੀ, ਤੂੰ ਵੀ ਕਿਹਾ ਹੋਇਆ ਆਪਣੇ ਮਨ ਵਿੱਚ ਜਾਣ ਨਹੀਂ ਸਕਿਆ, ਸਮਝ ਨਹੀਂ ਸਕਿਆ। ਸੁਣ ਸਤਿਗੁਰ ਕੇ ਬਾਕਨ ਸਰਾਉਣ, ਇਸ ਤਰ੍ਹਾਂ ਦੇ ਜਿਹੜੇ ਪਾਵਨ ਬਚਨ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਸਰਵਣ ਕਰ ਕੇ ਕੰਨਾ ਰਾਹੀ ਤਾਹਨ ਕਰੀ ਧਰੇ ਮੁਖ ਮੌਨ। ਰਾਮਦਾਸ ਸਾਹਿਬ ਜੀ ਨੇ ਚੱਟ ਪੱਟ ਥੋੜਾ ਜਿਹਾ ਢਾ ਦਿੱਤਾ ਤੇ ਮੁਖੋਂ ਚੁੱਪ ਜੀ ਧਾਰਨ ਕਰ ਲਈ, ਪਿਆ ਦੇ ਵਿੱਚ ਕੋਈ ਮੂਹਰੋਂ ਜਵਾਬ ਵੱਲੀ ਨਹੀਂ ਕੀਤੀ। ਔਰ ਭੈ ਧਾਰ ਕੇ ਬੋਲਿਓ ਫੇਰ, ਦਿਲੇ ਵਿੱਚ ਬਹੁ ਅਦ ਬਹੁਤਾ ਢਾਰ ਕੇ ਤੇ ਫੇਰ ਬੋਲੇ ਹਾਂ, ਤੁਮਰੀ ਮਤੀ ਅਗਾਧ ਬਡੇਰ। ਗੁਰੂ ਅਮਰਦਾਸ ਸਾਹਿਬ ਤੁਹਾਡੀ ਜਿਹੜੀ ਅਕਲ ਮਤ ਹਾਥ ਤੁਰ ਬਹੁਤ ਵੱਡੀ ਬੁੱਧੀ ਅਕਲ ਹੈ। ਹਮ ਮਤ ਮੰਦ ਸਕਹ ਨਹਿ ਜਾਨ, ਅਸੀਂ ਮਾਰਾ ਭੈੜੀ ਮਤ ਵਾਲੇ ਜੀਵਾਂ ਸਮਝ ਨਹੀਂ ਸਕਦੇ, ਜਾਣ ਨਹੀਂ ਸਕਦੇ। ਤਉ ਕਿਰਪਾ ਤੁਮ ਕਰਹੋ ਮਹਾਨ, ਫਿਰ ਵੀ ਮਾਰਾ ਸਾਡੇ ਬੇਅਕਲਾਂ ਦੇ ਉੱਪਰ ਤੁਸੀਂ ਮਹਾਨ ਹੀ ਕਿਰਪਾ ਕਰਦੇ ਹੋ। ਬਿਸਰ ਜਾਤ ਹਮਰੀ ਮਤ ਥੋਰੀ, ਕਿਉਂਕਿ ਸਾਡੀ ਅਕਲ ਮਤ ਹੀ ਘੱਟ ਹੈ, ਜਿਵੇਂ ਤੁਸੀਂ ਕਹਿੰਦੇ ਹੋ ਸਾਡੀ ਅਕਲ ਮਤ ਵਿੱਚ ਮਾਰਾ ਗੱਲ ਹੀ ਭੁੱਲ ਭੁੱਲ ਆ ਜਾਂਦੀ ਹੈ। ਬਖਸ਼ਹ ਖਤਾ ਆਪ ਅਬ ਮੋਰੀ, ਇਹ ਮਹਾਰਾਜ ਜੋ ਮੈਂ ਗਲਤੀ ਕੱਲ ਭੁੱਲ ਭੁੱਲ ਕਰ ਬੈਠਾ, ਆਪ ਕਿਰਪਾ ਕਰਕੇ ਉਹਨੂੰ ਮਾਫ ਕਰ ਦਿਓ, ਬਖਸ਼ ਦਿਓ ਜੀ। ਜਿਸ ਪ੍ਰਕਾਰ ਕੀ ਦੇਹ ਬਤਾਏ, ਹੁਣ ਮਹਾਰਾਜ ਜਿਸ ਤਰ੍ਹਾਂ ਦਾ ਆਪ ਜੀ ਅਥੜਾ ਬਣਾਉਣ ਲਈ ਮੈਨੂੰ ਦੱਸ ਦੇਵੋਗੇ, ਫਿਤਰਾਵਰ ਕੇ ਅਬ ਹੈ ਬਣਾਏ। ਹੁਣ ਮਹਾਰਾਜ ਫਿਰ ਮੈਂ ਆਪ ਜੀ ਦੇ ਬੈਠਣ ਵਾਸਤੇ ਉਹ ਬਣਾ ਦੇਵਾਂਗਾ। ਸੁਣ ਸਤਿਗੁਰ ਨੇ ਕਰੀ ਲਕੀਰ, ਇਸ ਤਰ੍ਹਾਂ ਬੇਨਤੀ ਦੇ ਜੋਦਰੀ ਦੇ ਬਚਨ ਨਿਮਰਤਾ ਗਰੀਬੀ ਵਾਲੇ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਤੀਸਰੀ ਵਾਰ ਲਕੀਰ ਜੀ ਖਿੱਚ ਦਿੱਤੀ। ਇਸ ਵਿਦ ਕਰਹੋ ਥਰੀ ਧਰਤੀ ਧੀਰ, ਵੇ ਧੀਰ ਧਾਰ ਕੇ ਇਸ ਥਾਂ ਤੇ ਤੈਨੇ ਥੜਾ ਜਾ ਇਸ ਢੰਗ ਨਾਲ ਤਿਆਰ ਕਰਨਾ ਹੈ। ਇਮ ਦੋਨਹ ਕਹੋ ਫੇਰ ਬਤਾਏ, ਇਸ ਤਰ੍ਹਾਂ ਕਹਿੰਦੇ ਫੇਰ ਦੋਨਾਂ ਨੂੰ ਦੱਸ ਕੇ ਕਹਿ ਕੇ, ਮੰਦ ਮੰਦ ਗਮਨੇ ਨਿਜ ਥਾਏ। ਹਾਂ, ਜਿੱਥੇ ਆਪਣਾ ਅਸਥਾਨ ਚਵਾਰਾ ਸਾਹਿਬ ਉਸ ਤਰਫ ਨੂੰ ਹੌਲੀ ਹੌਲੀ ਸਹਿਜ ਸਾਹਿਬ ਚਲਦੇ ਗਏ। ਭਈ ਪ੍ਰਭਾਤ ਆਏ ਪੁਨ ਦੋ, ਹਾਂ ਜਦੋਂ ਸਵੇਰ ਹੋਏ ਆਈ ਹੈ ਫੇਰੇ ਦੋਵੇਂ ਹੀ ਭਾਈ ਰਾਮਾ ਜੀ ਤੇ ਰਾਮਦਾਸ ਜੀ ਆ ਗਏ ਹਨ। ਲੱਗੇ ਬਨਾਵਨ ਥਲ ਪਿਖ ਸੋ, ਉਹ ਜਿਹੜਾ ਥਾਂ ਹੈ ਉਹ ਵੇਖ ਕੇ ਕਹਿੰਦੇ ਉਹਨੂੰ ਬਣਾਉਣ ਲੱਗ ਪਏ, ਥੜੇ ਤਿਆਰ ਕਰਨ ਲੱਗ ਪਏ। ਨੀਕੀ ਰੀਤੀ ਸੁਧਾਰਨ ਕਰੇ, ਆ ਚੰਗੀ ਰੀਤ ਨਾਲ ਚੰਗੇ ਢੰਗ ਨਾਲ ਕਹਿੰਦੇ ਸਵਾਰਨਾ ਕੀਤੇ ਬਣਾਉਣਾ ਕੀਤੇ। ਪੰਕ ਈਟਕਾ ਪੰਕਤ ਜਰੇ, ਇਸ ਤਰ੍ਹਾਂ ਕਹਿੰਦੇ ਇੱਟਾਂ ਦੇ ਗਾਰਾ ਲੈ ਕੇ ਜਿਹੜੀਆਂ ਇੱਟਾਂ ਉਹਨੂੰ ਚੰਗੇ ਢੰਗ ਨਾਲ ਜਦ ਕੀਤੇ ਜਾਣੀਆਂ, ਸਿੱਧੀਆਂ ਇੱਟਾਂ ਲਾਈਆਂ ਹਨ। ਦਿਨ ਸਗਰੇ ਮਹਿ ਲਈ ਬਣਾਏ, ਸਾਰੇ ਦਿਨ ਦੇ ਵਿੱਚ ਇਸ ਤਰ੍ਹਾਂ ਕੰਨ ਜੀ ਮਗਰਲ ਪਾਸੇ ਖਿੱਚ ਕੇ ਤੇ ਥੜਾ ਜਿਹਾ ਬਣਾ ਲਿਆ ਸਾਹਮਣੇ ਤਾਂ ਤਰਫ ਦੋਨੋਂ ਦਿਸ਼ ਬੁੱਧ ਕਰ ਅਧਿਕਾਰ ਦੋਨਾਂ ਤਰਫਾਂ ਵੱਲੋਂ ਆਪਣੀ ਜਿਹੜੀ ਪੂਰੀ ਪੂਰੀ ਵਾਹ ਪੇਸ਼ ਪੂਰੀ ਅਕਲ ਬੁੱਧ ਜਿਹੜੀ ਲਾਈ ਗਈ ਹੈ ਉਨ ਆਏ ਗੁਰ ਤੀਸਰ ਵਾਰ ਵਾਰੀ ਗੁਰੂ ਅਮਰਦਾਸ ਸਾਹਿਬ ਜੀ ਫਿਰ ਪ੍ਰੀਖਿਆ ਕਰ ਲਈ ਤੀਸਰੀ ਵਾਰ ਆ ਗਏ ਹਨ ਲੱਖ ਨਾ ਸਕਹਿ ਕੋ ਮਹਿਮਾ ਭਾਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਮਹਿਮਾ ਹੈ ਜਿਸ ਨੂੰ ਕੋਈ ਸਮਝ ਨਹੀਂ ਸਕਦਾ ਹੈ ਔਰ ਗੰਭੀਰ ਧੀਰ ਕੇ ਧਰਤਾ ਗੁਰੂ ਮਹਾਰਾਜ ਹਿਰਦੇ ਦੇ ਗੈਰ ਗੰਭੀਰ ਹੈ ਬੜੇ ਧੀਰ ਨੂੰ ਧਾਰਨ ਵਾਲੇ ਰੱਖਣ ਵਾਲੇ ਹਨ ਸਭ ਹਿੰਨ ਤੇ ਉੱਤਮ ਜਿਨ ਚਰਤਾ ਜਿਸ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਰਿਆਂ ਤੋਂ ਮਹਾਨ ਉੱਤਮ ਚੋਜ ਹਨ ਕਾਤਕ ਹਨ ਪ੍ਰਥਮ ਰਾਮ ਕੀ ਦਿਸ਼ ਆਏ ਸਭ ਤੋਂ ਪਹਿਲਾਂ ਭਾਈ ਰਾਮਾ ਜੀ ਤਰਫ ਨੂੰ ਚੱਲ ਕੇ ਆਏ ਖਰੇ ਥਰੀ ਦਿਸ਼ ਦ੍ਰਿਸ਼ਟ ਲਗਾਏ ਇਸ ਤਰ੍ਹਾਂ ਕਹਿੰਦੇ ਥਰੀ ਕੋਲ ਖੜੋਤੇ ਹਨ ਤੇ ਨਿਗਾਹ ਲਾਈ ਹੈ ਝਾਕੇ ਹਨ ਕਹਿਓ ਬਾਕ ਭੋ ਰਾਮੇ ਤੋਹੇ ਪ੍ਰੀਖਿਆ ਕਰਨ ਲਈ ਸਤਿਗੁਰੂ ਨੇ ਬਚਨ ਕਿਹਾ ਭਾਈ ਰਾਮਾ ਕਹਿਓ ਨਹੀਂ ਜਿਮ ਭਾਖਿਓ ਮੋਹੇ ਅਸੀਂ ਕਹਿੰਦੇ ਸ਼ਾਮ ਨੂੰ ਤੈਨੂੰ ਕੱਲ ਗਿਆ ਸੀ ਉਵੇਂ ਤਾਂ ਤੂੰ ਕਰਿਆ ਹੀ ਨਹੀਂ ਨਹਿ ਪਸੰਦ ਇਹੋ ਆਏ ਹਮਾਰੇ ਆ ਜਿਹੜਾ ਥੜਾ ਜਾ ਤੂੰ ਵੀ ਸਾਰਾ ਜ਼ੋਰ ਲਾ ਕੇ ਬਣਾਇਆ ਇਹ ਤਾਂ ਸਾਡੇ ਤਾਂ ਪਸੰਦ ਨਹੀਂ ਆਉਂਦਾ ਜਿਮ ਚਾਹਤ ਤਿਮ ਨਹੀਂ ਸੁਧਾਰੇ ਇਹ ਅਸੀਂ ਚਾਹੁੰਦੇ ਸੀ ਉਸ ਤਰ੍ਹਾਂ ਤਾਂ ਤੂੰ ਬਣਾਇਆ ਸਵਾਰਿਆ ਨਹੀਂ ਬਹੁਤ ਵਾਰ ਸਮਝਾਵਨ ਕਰਿਓ ਦੇਖ ਲਾ ਭਾਈ ਰਾਮੇ ਤੂੰ ਕਿੰਨਾ ਸਿਆਣਾ ਸੀ ਤੈਨੂੰ ਕਿੰਨੀ ਵਾਰੀ ਅਸੀਂ ਸਮਝਾਉਣਾ ਕੀਤਾ ਵੀ ਇਉਂ ਬਣਾਉਣਾ ਹੈ ਥਰੀ ਕਾਜ ਕਰਬੋ ਨਹਿ ਸਰਿਓ ਇੱਕ ਥੜਾ ਹੀ ਹੈ ਲੈ ਇਹ ਵੀ ਤੇਥੋਂ ਕਹਿੰਦੇ ਕੰਮ ਪੂਰਾ ਨਹੀਂ ਹੋ ਸਕਿਆ ਸਾਡੇ ਮਨ ਭਾਉਂਦਾ ਤੂੰ ਥੜਾ ਨਹੀਂ ਤਿਆਰ ਕਰ ਸਕਿਆ ਸੁਣ ਰਾਮੇ ਚਿਤਵਤ ਚਿਤ ਮਾਹੀ ਭਾਈ ਰਾਮਾ ਜੀ ਹੁਣ ਮੈਂ ਸਹਿ ਸਨ ਆਪਣੀ ਅਕਲ ਬੁੱਧ ਨੂੰ ਬਹੁਤ ਉੱਤਮ ਜਾਣਦੇ ਸਨ ਕਹਿੰਦੇ ਉਸ ਵੇਲੇ ਚਿਤ ਵੀ ਸੋਚਿਆ ਵਿਚਾਰਿਆ ਇਹ ਕਾਰਨ ਕਿਆ ਲਖਿਅਤ ਨਾਹੀ ਕਾਰਨ ਹੈ ਜਾਣਿਆ ਨਹੀਂ ਜਾਂਦਾ ਸਮਝਿਆ ਨਹੀਂ ਜਾਂਦਾ ਕਰਤ ਵਿਚਾਰ ਸੋ ਨਿਸ਼ਚੈ ਠਾਣਾ ਹਾਂ ਕਹਿੰਦੇ ਵਿਚਾਰ ਕਰਦਿਆਂ ਕਰਦਿਆਂ ਅਖੀਰੀ ਇਸ ਤਰ੍ਹਾਂ ਦਾ ਯਕੀਨ ਜਾ ਇਹਨੇ ਕਰ ਲਿਆ ਹੈ ਇਨਕੋ ਬਹੁ ਸਰੀਰ ਬਿਰਧਾਨਾ ਇਹਨਾਂ ਦੇ ਬਸ ਦੀ ਗੱਲ ਨਹੀਂ ਇਹਨਾਂ ਦਾ ਜਿਹੜਾ ਸਰੀਰ ਹੈ ਬਹੁਤ ਬਜ਼ੁਰਗ ਹੋ ਗਿਆ ਬਹੁਤੇ ਬੁੱਢੇ ਹੋ ਗਏ ਗਈ ਆਰਬਲ ਬੀਤ ਬਡੇਰੀ ਇਹਨਾਂ ਦੀ ਜਿਹੜੀ ਉਮਰ ਹੈ ਬਹੁਤ ਤਕੜੀ ਲੰਘ ਗਈ ਹੈ 100 ਸਾਲ ਤੋਂ ਉੱਪਰ ਦੇ ਹੋ ਗਏ ਹਨ ਕਹਿਓ ਨਾ ਯਾਦ ਰੱਖ ਤਿਸ ਬੇਰੀ ਇਸ ਕਰਕੇ ਆਪਣਾ ਕੀ ਕਸੂਰ ਹੈ ਇਹ ਬਿਰਧ ਅਵਸਥਾ ਦਾ ਦੋਸ਼ ਹੈ ਵੀ ਜੋ ਆਪਣਾ ਇਹ ਮੁੱਖੋਂ ਬਚਨ ਸ਼ਾਮ ਨੂੰ ਕਹਿ ਜਾਂਦੇ ਹੈ ਫਿਰ ਉਦੋਂ ਬਾਅਦ ਇਹਨਾਂ ਨੂੰ ਚੇਤੇ ਨਹੀਂ ਰਹਿੰਦਾ ਹੈ ਭੁੱਲ ਜਾਂਦੇ ਹਨ ਇਮ ਠੱਟ ਮਨ ਮੈਂ ਹੈ ਕੀਨ ਬਖਾਨ ਇਸ ਤਰ੍ਹਾਂ ਮਨ ਵਿੱਚ ਧਾਰ ਕੇ ਸਮਝ ਕੇ ਭਾਈ ਰਾਮਾ ਜੀ ਨੇ ਸਿੱਧਾ ਹੀ ਕਹਿ ਦਿੱਤਾ ਜਿਮ ਤੁਮਨੇ ਮੋਹ ਕਹੋ ਫੁਰਮਾਨ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਤੁਸੀਂ ਮੈਨੂੰ ਕੱਲ ਦੇ ਸ਼ਾਮ ਕਿਹਾ ਸੀ ਫਰਮਾਇਆ ਸੀ ਕਰੀ ਤਥਾ ਮੈਂ ਬੁੱਧ ਬਲ ਲਾਏ ਮੈਂ ਤਾਂ ਆਪਣਾ ਅਕਲ ਬੁੱਧੀ ਪੂਰੀ ਪੂਰੀ ਲਾ ਕੇ ਉਸੇ ਤਰ੍ਹਾਂ ਤਿਆਰ ਕਰਿਆ ਕਹਿ ਕਰ ਆਛੇ ਸੁਧ ਬਨਵਾਏ ਜਿਹੜਾ ਮਿਸਤਰੀ ਸੀ ਜਿਹਨੇ ਉਹ ਇੱਟਾਂ ਜੀਆਂ ਲਾਈਆਂ ਪਿਛਲੀ ਉਹਨੂੰ ਵੀ ਕਹਿ ਕੇ ਚੰਗਾ ਬਣਵਾਇਆ ਆਪ ਕਹੋ ਜਿਮ ਬਿਸਰਾ ਫੇਰ ਮਾਰਾ ਮੇਰਾ ਇਹਦੇ ਵਿੱਚ ਕੀ ਕਸੂਰ ਆਪ ਜਿਵੇਂ ਕਹਿ ਜਾਂਦੇ ਹੋ ਬਾਅਦ ਵਿੱਚ ਆਪ ਫਿਰ ਭੁੱਲ ਭੱਲ ਜਾਂਦੇ ਹੋ ਇਸ ਮਹਿ ਦੋਸ਼ ਆਹ ਕਿਆ ਮੇਰ ਇਹਦੇ ਵਿੱਚ ਦੱਸੋ ਮਾਰਾ ਮੇਰਾ ਫਿਰ ਕੀ ਦੋਸ਼ ਹੈ ਕੀ ਗੁਨਾਹ ਹੈ ਜਿਵੇਂ ਤੁਸੀਂ ਕਹਿੰਦੇ ਬਾਅਦ ਵਿੱਚ ਭੁੱਲ ਜਾਂਦੇ ਹੋ ਤੇ ਫਿਰ ਕਸੂਰ ਮੇਰਾ ਕੱਢਦੇ ਹੋ ਇਮ ਸੁਣ ਸਤਿਗੁਰ ਤੂਸ਼ਣ ਠਾਣੀ ਉਹਦਾ ਪ੍ਰੀਖਿਆ ਹੀ ਕਰਨੀ ਸੀ ਗੁਰੂ ਮਹਾਰਾਜ ਜੀ ਸੁਣ ਕੇ ਨਾ ਇਹੋ ਜਿਹੀ ਬਹਿਸ ਵਾਸਤੇ ਰਾਮਦਾਸ ਸਾਹਿਬ ਜੀ ਦੀ ਸੇਵਾ ਕਰ ਰਹੇ ਸੀ ਉਸ ਤਰਫ ਨੂੰ ਚਲੇ ਗਏ ਕੋਲ ਚਲੇ ਗਏ ਹੇਰ ਥਰੀ ਕਹ ਬੋਲਤ ਪਾਏ ਹਾਂ ਥੜੇ ਵੱਲੀ ਵੇਖ ਕੇ ਇਸ ਤਰ੍ਹਾਂ ਆਪ ਜੀ ਬਚਨ ਬਾਣੀ ਬੋਲੇ ਹਨ ਇਹ ਤਾਂ ਨੀਕੀ ਨਹੀਂ ਬਣਾਈ ਵੀ ਰਾਮਦਾਸ ਜਿਹੜਾ ਥੋੜਾ ਜਿਹਾ ਤੂੰ ਵਧੀਆ ਸੋਹਣਾ ਚੰਗਾ ਨਹੀਂ ਬਣਾਇਆ ਹੈ ਕਈ ਵਾਰ ਬਹੁ ਮਤ ਨਹਿ ਆਈ ਕਈ ਵਾਰ ਬਹੁ ਕਈ ਦੇ ਥਾਂ ਕਹੀ ਕਰ ਲਾ ਪਾੜ ਵੀ ਬਹੁਤ ਵਾਰੀ ਤੈਨੂੰ ਕਿਹਾ ਹੈ ਬਹੁਤ ਵਾਰੀ ਗੱਲ ਆਖੀ ਹੈ ਤੈਨੂੰ ਵੀ ਕੋਈ ਅਕਲ ਮਤ ਨਹੀਂ ਸਮਝ ਨਹੀਂ ਆਈ ਹੈ। ਜਿਮ ਕਹਿ ਗਏ ਬਣੀ ਤਿਮ ਨਾਹੀ, ਜਿਵੇਂ ਤੈਨੂੰ ਕੱਲ ਸ਼ਾਮ ਨੂੰ ਅਸੀਂ ਕਹਿ ਕੇ ਗਏ ਸੀ, ਉਸ ਤਰ੍ਹਾਂ ਤਾਂ ਇਹ ਥੜਾ ਤਾਂ ਬਣਿਆ ਹੀ ਨਹੀਂ। ਸ਼ਰਮ ਬਾਦ ਕੀਨਸ ਇਸ ਮਾਹੀ, ਆਏ ਥੜੇ ਬਣਾਉਣ ਦੇ ਵਿੱਚ ਤੈਨੇ ਐਵੇਂ ਵਾਧੂ ਕਨੇਸ਼ ਖੇਚਲ ਜੀ ਸਹਾਰਨਾ ਕੀਤੀ, ਥਕਾਵਟ ਕੀਤੀ ਹੈ, ਥੱਕ ਗਿਆ ਹੈ ਤੂੰ। ਸੁਣ ਗੁਰ ਬਾਕ ਮੰਦ ਨਿਜ ਜਾਣਿਓ, ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਸੁਣ ਕੇ ਰਾਮਦਾਸ ਸਾਹਿਬ ਜੀ ਨੇ ਆਪਣੇ ਆਪ ਨੂੰ ਮੰਦਾ ਸਮਝ ਲਿਆ, ਮਾੜਾ ਸਮਝ ਲਿਆ। ਪਾਇਓ ਨਮਰ ਪਾਇਨ ਲਪਟਾਨਿਓ, ਹਾਂ ਉਸ ਵੇਲੇ ਕਹਿੰਦੇ ਨੀਵੇਂ ਹੋ ਗਏ ਹਨ ਤੇ ਚਰਨੀ ਲੱਗ ਗਏ, ਚਰਨਾ ਬੰਨੀ ਚਿਮੜ ਗਏ ਹਨ। ਹਾਂ ਅਜਾਨ ਨਿਤ ਭੂਲਨ ਹਾਰੋ, ਹਾਂ ਉਸ ਵੇਲੇ ਕਹਿਣ ਲੱਗੇ ਹੇ ਗੁਰੂ ਅਮਰਦਾਸ ਸਾਹਿਬ ਜੀ, ਮੈਂ ਤਾਂ ਅਣਜਾਣ ਬੇਸਮਝ ਹਮੇਸ਼ਾ ਭੁੱਲਣ ਵਾਲਾ ਹਾਂ, ਖਿਣ ਖਿਣ ਭੁੱਲਣ ਹਾਰ ਹਾਂ। ਤੁਮ ਕਿਰਪਾਲ ਨਿਜ ਬਿਰਦ ਸੰਭਾਰੋ, ਹੇ ਮਹਾਰਾ ਦਿਆਲੂ ਕਿਰਪਾਲੂ ਹੋ, ਆਪਣਾ ਬਿਰਦ ਸੰਭਾਲਦੇ ਹੋ, ਭੁੱਲਿਆ ਨੂੰ ਸਮਝਾਉਂਦੇ ਹੋ, ਬਾਰ ਬਾਰ ਬਖਸ਼ਤ ਹੋ ਮੋਹੀ। ਹੇ ਗੁਰੂ ਅਮਰਦਾਸ ਸਾਹਿਬ ਜੀ, ਮੈਨੂੰ ਤੁਸੀਂ ਬਾਰ ਬਾਰ ਬਖਸ਼ੀ ਜਾਂਦੇ, ਬਾਰ ਬਾਰ ਮਾਫ਼ੀ ਦੇਈ ਜਾਂਦੇ ਹੋ। ਅਪਰਾਧੀ ਅਰ ਮੂਰਖ ਕੋਹੀ, ਮੈਂ ਮਾਰਾ ਬੜਾ ਮੂਰਖ ਹੈ, ਬਹੁਤ ਵੱਡਾ ਗੁਨਾਹੀ ਹਾਂ। ਜੇ ਤਿਕ ਸੁਮਤ ਦੇਤ ਸੋ ਜਾਨਵ, ਜਿਸ ਤਰ੍ਹਾਂ ਵੀ ਆਪ ਕਿਸੇ ਨੂੰ ਅਕਲ ਮਤ ਦਿੰਦੇ, ਉਨਾ ਕੀ ਉਹ ਜਾਣ ਸਕਦਾ ਹੈ। ਬਿਨਾ ਦੀਏ ਕਿਆ ਬਪੁਰਾ ਮਾਨਵ, ਮਹਾਰਾ ਆਪ ਹੀ ਕਿਸੇ ਨੂੰ ਅਕਲ ਮਤ ਨਾ ਦੇ, ਮਨੁੱਖ ਵਿਚਾਰਾ ਕੀ ਜਾਣ ਸਕਦਾ, ਕੀ ਕਰ ਸਕਦਾ ਹੈ। ਰਾਵਰ ਕਰਨਾ ਕਰੋ ਬਤਾਵੋ, ਮਹਾਰਾ ਦੇਖੋ ਆਪ ਕਿਰਪਾ ਕਰਦੇ ਹੋ, ਚੰਗੀ ਤਰ੍ਹਾਂ ਸਾਨੂੰ ਦੱਸਦੇ ਹੋ, ਨੀਕੀ ਰੀਤ ਭਾਖ ਸਮਝਾਵੋ, ਚੰਗੀ ਰੀਤੀ ਨਾਲ ਕਹਿ ਕਹਿ ਕੇ ਤੇ ਸਮਝਾਉਂਦੇ ਬੁਝਾਉਂਦੇ ਵੀ ਓ ਕਰਨਾ ਹੈ। ਮੈਂ ਮਤ ਮੰਦ ਅਭਾਗ ਵਿਚਾਰਾ, ਪਰ ਮੈਂ ਮਹਾਰਾ ਭੈੜੀ ਮਤ ਵਾਲਾ ਹਾਂ, ਖੋਟੇ ਭਾਗਾਂ ਵਾਲਾ, ਆਪਣੇ ਆਪ ਨੂੰ ਵਿਚਾਰਦਾ ਸਮਝਦਾ। ਜਾਣ ਸਕਿਓ ਨਹੀਂ ਕਹਿਓ ਤੁਮਾਰਾ, ਇਸ ਕਰਕੇ ਆਪ ਜੀ ਨੇ ਜੋ ਮਹਾਰਾ ਕੱਲ ਸ਼ਾਮ ਦੇ ਸਮੇਂ ਕਿਹਾ ਸੀ, ਉਹਨੂੰ ਮੈਂ ਪੂਰਾ ਪੂਰਾ ਜਾਣ ਨਹੀਂ ਸਕਿਆ, ਸਮਝ ਨਹੀਂ ਸਕਿਆ। ਇਮ ਕਹਿ ਗਰ ਮਹਿ ਅੰਚਰ ਡਾਰਾ, ਹਾਂ ਇਸ ਤਰ੍ਹਾਂ ਨਿਮਰਤਾ ਗਰੀਬੀ ਦੇ ਬਚਨ ਕਹਿ ਕੇ ਰਾਮਦਾਸ ਸਾਹਿਬ ਜੀ ਨੇ ਗਲ ਦੇ ਵਿੱਚ ਪੱਲਾ ਪਾ ਲਿਆ ਹੈ। ਛਿਮਹੋ ਪ੍ਰਭੂ ਅਪਰਾਧ ਹਮਾਰਾ, ਹੇ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਜੀ, ਜੋ ਮੈਂ ਬਾਰ ਬਾਰ ਭੁੱਲ ਕਰ ਬੈਠਾ, ਗੁਨਾਹ ਕਰ ਬੈਠਾ, ਤੁਸੀਂ ਬਖਸ਼ ਦਿਓ, ਮਾਫ਼ ਕਰ ਦਿਓ ਜੀ। ਸਿੱਖ ਸਮੀਪ ਸਭ ਹੀ ਸੁਣ ਕਰਕੇ, ਜਿੰਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਸਿੱਖ ਸੁਣ ਖੜੋਤੇ ਸਨ, ਉਹ ਸਾਰਿਆਂ ਨੇ ਸੁਣ ਕੇ ਨਿਮਰਤਾ ਗਰੀਬੀ ਦੇ ਬਚਨਾਂ ਨੂੰ, ਹਰਖੇ ਸਿੱਖੀ ਰੀਤ ਵਿਚਾਰ ਕੇ, ਹੈ ਜਿਹੜੀ ਸਿੱਖੀ ਦੀ ਮਰਯਾਦਾ ਉਹਦੀ ਪ੍ਰੀਖਿਆ ਨੂੰ ਵੇਖ ਕਰਕੇ ਸਮਝ ਗਏ ਤੇ ਖੁਸ਼ ਹੋ ਗਏ। ਪਰਮ ਪ੍ਰਸੰਨ ਭਏ ਗੁਰ ਪੂਰੇ, ਉਧਰ ਪੂਰੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਬਹੁਤ ਪ੍ਰਸੰਨ ਹੋ ਗਏ। ਗੁਰਤਾ ਉਚਿਤ ਲਖੇ ਗੁਣ ਰੂਰੇ, ਜੋ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਦੇ ਸੋਹਣੇ ਗੁਣ ਹੈ, ਸਾਰੇ ਇਹਨਾਂ ਵਿੱਚ ਜਾਣੇ ਗਏ ਹਨ, ਸਾਰਿਆਂ ਵਿੱਚ ਨਵੁਨ ਹੈ। ਸਭਨ ਸੁਣਾਵਤ ਬਾਕ ਅਲਾਵੇ ਹੈ, ਸਾਰੇ ਗੁਰਸਿੱਖਾਂ ਨੂੰ ਸੁਣਾਉਂਦਿਆਂ ਹੋਇਆਂ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਹਿਣ ਲੱਗੇ, ਇਸ ਕੀ ਸੇਵਾ ਮੋਹ ਮਨ ਭਾਵੇ ਹੈ। ਇਹ ਵੀ ਜੋ ਰਾਮਦਾਸ ਸਾਹਿਬ ਜੀ ਹੈ, ਨਿਮਰਤਾ ਗਰੀਬੀ ਸਹਿਤ ਇਹਨਾਂ ਦੀ ਸੇਵਾ ਕੀਤੀ, ਸਾਡੇ ਮਨ ਨੂੰ ਭਾ ਰਹੀ ਹੈ। ਆਪਾ ਕਬਹੋ ਨਾ ਕਰਹਿ ਜਵਾਨ ਜਨਾ, ਜਿਹੜਾ ਸੇਵਾ ਕਰਨ ਵਾਲਾ ਕਦੇ ਵੀ ਆਪਣੇ ਆਪ ਨੂੰ ਜਣਾਉਣਾ ਨਾ ਕਰੇ। ਇਸ ਦਿਨ ਪ੍ਰੇਮ ਭਗਤ ਮਹਿ ਪਾਵਨ, ਜਿਹੜੀ ਵੀ ਪ੍ਰੇਮਾ ਭਗਤੀ ਪਵਿੱਤਰ ਹੈ ਉਹਦੇ ਵਿੱਚ ਰਹੇ। ਸੁਣ ਸਭ ਸਿੱਖਿਅਨ ਸੰਸਾ ਖੋਵਾ, ਇਸ ਤਰ੍ਹਾਂ ਸਿਆਣੇ ਗੁਰਸਿੱਖਾਂ ਨੇ ਸੁਣ ਕੇ, ਜੋ ਕੋਈ ਇਹ ਵੀ ਕੌਣ ਸਿੰਘਾਸਨ ਤੇ ਬੈਠੇ ਸੀ, ਸੰਸਾ ਬਣਿਆ ਸੀ, ਉਹਨੂੰ ਗਵਾ ਦਿੱਤਾ ਹੈ। ਗੁਰਤਾ ਉਚਿਤ ਭਲੇ ਇਹ ਜੋ ਵਾ, ਵੀ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਉੱਪਰ ਬੈਠਣ ਯੋਗ ਹੈ, ਇਹ ਚੰਗੀ ਤਰ੍ਹਾਂ ਸਭ ਨੇ ਵੇਖ ਲਿਆ ਹੈ। ਬਾਕਨ ਤੇ ਪਛਾਣ ਕਰ ਲੀਨੇ, ਕਿਉਂਕਿ ਰਾਮਦਾਸ ਸਾਹਿਬ ਜੀ ਦੇ ਜਿਹੜੇ ਬਚਨ ਨਿਮਰਤਾ ਗਰੀਬੀ ਦੇ ਕਹੇ ਸੀ, ਉਹਨਾਂ ਤੋਂ ਹੀ ਸਾਰੇ ਸਿਆਣੇ ਗੁਰਸਿੱਖਾਂ ਨੇ ਜਾਣ ਪਛਾਣ ਲਿਆ। ਆਪਾ ਜੁਤ ਅਰ ਆਪਾ ਹੀ ਨੇ, ਉਧਰ ਭਾਈ ਰਾਮਾ ਜੀ ਆਪੇ ਸਹਿਤ ਹੋਮੇ ਵਿੱਚ ਗੱਲ ਕਰਦੇ ਆ ਵੀ ਮੈਂ ਪੂਰਾ ਜ਼ੋਰ ਲਾ ਕੇ ਬਣਾਇਆ ਹੈ, ਇਹਦੇ ਵਿੱਚ ਮੇਰਾ ਕੀ ਕਸੂਰ ਹੈ, ਤੁਸੀਂ ਬਿਰਧ ਅਵਸਥਾ ਵਿੱਚ ਹੋ ਗਏ, ਤੁਹਾਡੀ ਜਿਵੇਂ ਕਹਿੰਦੇ ਬਾਅਦ ਵਿੱਚ ਭੁੱਲ ਜਾਂਦੇ ਹੋ, ਇਸ ਕਰਕੇ ਉਹ ਆਪਣੀ ਹੰਗਤਾ ਨੂੰ ਜਣਾਉਂਦੇ, ਹਉਮੈ ਨੂੰ ਪੱਠੇ ਪਾਉਂਦੇ ਵੀ ਅਸੀਂ ਠੀਕ ਬਣਾਇਆ, ਤੁਹਾਡਾ ਕਸੂਰ ਹੈ। ਇੱਥੇ ਸਾਰਾ ਆਪਣੇ ਜਿੰਮੇ ਲੈ ਰਹੇ ਆ ਵੀ ਅਸੀਂ ਮਾਰਾ ਭੁੱਲਣਹਾਰ ਦੋਸ਼ੀ ਹਾਂ, ਤੁਸੀਂ ਬਖਸ਼ਣ ਵਾਲੇ ਹਾਂ, ਬਖਸ਼ੋ ਜੀ। ਸਤਿਗੁਰ ਨਿਜ ਸਥਾਨ ਕਹੋ ਆਏ। ਹਾਂ, ਇਸ ਤਰ੍ਹਾਂ ਦੋਹਾਂ ਦੀ ਪ੍ਰੀਖਿਆ ਕਰ ਕਰਵਾ ਕੇ ਗੁਰੂ ਅਮਰਦਾਸ ਸਾਹਿਬ ਜੀ ਜੋ ਆਪਣਾ ਸਥਾਨ ਚਵਾਰਾ ਸਾਹਿਬ ਉਸ ਵੱਲ ਨੂੰ ਆ ਗਏ। ਸਿੱਖ ਸੰਗ ਜੇ ਤਿੰਨੋ ਸੁਣਾਏ। ਜਿਹੜੇ ਨਾਲ ਸਿੱਖ ਆ ਰਹੇ ਸੀ ਉਹਨਾਂ ਆਉਂਦਿਆਂ ਆਉਂਦਿਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣਾਇਆ, ਰਾਮਦਾਸ ਹੈ ਪੁਰਖ ਮਹਾਨੇ। ਕਹਿੰਦੇ ਵੀ ਜੋ ਰਾਮਦਾਸ ਸਾਹਿਬ ਜੀ ਇਹ ਮਹਾਨ ਪੁਰਖ ਹੈ, ਉੱਤਮ ਪੁਰਖ ਹੈ, ਇਸਕੇ ਸੰਗ ਤਰਹਿ ਨਰ ਜਾਣੇ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਰਾਮਦਾਸ ਜੀ ਦੇ ਸੰਗ ਵਿੱਚ ਮਿਲ ਕੇ, ਇਹਨਾਂ ਨਾਲ ਮਿਲ ਕੇ ਇੱਕ ਨੀ ਦੋ ਨੀ ਬੇਨਤੀ ਕਰਨਗੇ। ਬ੍ਰਿੰਦਨ ਕੋ ਕਰਤਾ ਕਲਿਆਣ, ਇਹ ਤਾਂ ਬਹੁਤੇ ਦੋਸ ਲੋਕਾਂ ਦਾ ਕਲਿਆਣ ਕਰਨ ਵਾਲਾ ਹੋਵੇਗਾ। ਬਸੀ ਕਰਿਓ ਮੁਝ ਸੇਵਾ ਠਾਨ, ਇਹਨਾਂ ਨੇ ਵੀ ਬੌਲੀ ਸਾਹਿਬ ਦੀ ਮਹਾਨ ਸੇਵਾ ਕਰ ਕਰਾ ਕੇ ਸਾਨੂੰ ਬਸ ਕਰ ਲਿਆ ਹੈ। ਇਸ ਤੇ ਨਹਿ ਅਦੇ ਕੁਛ ਮੇਰੇ, ਇਸ ਕਰਕੇ ਹੇ ਗੁਰਸਿੱਖੋ ਅਸੀਂ ਸੱਚ ਕਹਿੰਦੇ ਹਾਂ, ਇਹਦੇ ਵਾਸਤੇ ਸਾਡੇ ਵੱਲੋਂ ਕੋਈ ਐਸੀ ਅਦੇ ਵਸਤੂ ਨਹੀਂ ਵੀ ਜੋ ਇਹ ਮੰਗਣ ਅਸੀਂ ਨਾ ਦਈਏ, ਸਭ ਕੁਛ ਇਹਨਾਂ ਨੂੰ ਦੇ ਦਿਆਂਗੇ ਬਿਨਾਂ ਮੰਗਣ। ਸਭ ਹਿਨ ਤੇ ਪਦ ਪ੍ਰਾਪਤ ਗੌਰੇ, ਜੋ ਸਭ ਤੋਂ ਉੱਚਾ ਅਹੁਦਾ ਹੈ ਉਹ ਵੀ ਪ੍ਰਾਪਤ ਕਰ ਲੈਣਗੇ, ਭਾਵੇਂ ਗੁਰੂ ਨਾਨਕ ਸਾਹਿਬ ਦਾ ਜੋ ਗੁਰਤਾ ਗੱਦੀ ਦਾ ਸਿੰਘਾਸਨ ਹੈ ਉਹਦੇ ਤੇ ਇਹੀ ਸਾਥੋਂ ਬਾਅਦ ਸਜਣਗੇ, ਇਹ ਮਹਾਨ ਅਹੁਦੇ ਨੂੰ ਇਹੀ ਪ੍ਰਾਪਤ ਕਰਨਗੇ। ਇਸ ਤਰ੍ਹਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਇਹ ਪ੍ਰੀਖਿਆ ਹੈ ਉਹ ਕਰ ਕਰਵਾ ਕੇ ਸਾਰਿਆਂ ਦਾ ਜਿਹੜਾ ਕੋਈ ਸ਼ੰਕਾ ਬਣੀ ਹੈ ਸੰਸਾ ਬਣਿਆ ਉਹਨੂੰ ਨਿਵਰਤ ਕਰ ਦਿੱਤਾ। ਇਹਦੇ ਰਾਹੀਂ ਜਾਣੀ ਦਰਸਾਇਆ ਵੀ ਵਿੱਚ ਹਉਮੈ ਸੇਵਾ ਥਾਏ ਨਾ ਪਾਏ, ਜਿੱਥੇ ਹਉਮੈ ਹੁੰਦੀ ਹੈ ਉੱਥੇ ਜਿੰਨੀ ਮਰਜ਼ੀ ਸੇਵਾ ਕੋਈ ਕਰੀ ਕਰਾਈ ਜਾਏ ਉਹ ਥਾਂ ਨਹੀਂ ਪੈਂਦੀ ਹੈ। ਹਉਮੈ ਵਿੱਚ ਸੇਵਾ ਨਾ ਹੋਵੇ ਵੀ ਹਉਮੈ ਵਿੱਚ ਸੇਵਾ ਕੀਤੀ ਹੋਈ ਪ੍ਰਵਾਨ ਨਹੀਂ ਹੁੰਦੀ ਅਤੇ ਨਾ ਸਫਲ ਹੁੰਦੀ ਹੈ ਉਹ, ਕਿਉਂਕਿ ਉਹ ਜਿੱਥੇ ਆਪਣੇ ਆਪ ਨੂੰ ਮਨੁੱਖ ਕੋਈ ਮਹਾਨ ਸਮਝ ਕੇ ਕਰਦਾ ਕਰਾਉਂਦਾ ਵੀ ਮੈਂ ਇਉਂ ਕਰਦਾ ਮੈਂ ਇਉਂ ਕਰਦਾ, ਜਿਵੇਂ ਪ੍ਰਿਥੀ ਚੰਦ ਵੀ ਹਉਮੈ ਹੀ ਕਰਦਾ ਸੀ ਵੀ ਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਤਾਂ ਇੱਥੇ ਮੌਜ ਨਾਲ ਬੈਠੇ ਰਹੇ ਹਾਂ, ਗੁਰੂ ਕੇ ਲੰਗਰ ਦੀ ਮੈਂ ਸੇਵਾ ਕਰਾਉਂਦਾ ਰਿਹਾ, ਬਾਹਰੋਂ ਆਏ ਗਏ ਨੂੰ ਸਿਰੋਂ ਪੋ ਮੈਂ ਦਿੰਦਾ ਰਿਹਾ, ਲਿਖਤ ਪੜ੍ਹਤ ਦੇਣੀ ਹਰਿਮੰਦਰ ਸਾਹਿਬ ਹੋਰ ਰਾਮ ਸਰੋਵਰ ਦੀ ਸੇਵਾ ਮੈਂ ਮਸੰਦਾਂ ਨੂੰ ਪ੍ਰੇਰ ਕੇ ਕਰਾਉਣਾ, ਤੁਸੀਂ ਕੀ ਕਰਿਆ ਹੈ? ਇਸ ਕਰਕੇ ਉਹ ਹਉਮੈ ਸਹਿਤ ਕਰਦਾ ਕਰਾਉਂਦਾ ਸੀ। ਇੱਧਰ ਜੋ ਦੂਸਰੇ ਪਾਸੇ ਛੋਟੇ ਸਾਹਿਬਜ਼ਾਦੇ ਅਰਜਨ ਦੇਵ ਜੀ ਸਨ ਉਹਨਾਂ ਦੇ ਐਸਾ ਸੀ ਵੀ ਉਹ ਹੁਕਮ ਵਿੱਚ ਹਉਮੈ ਤੋਂ ਰਹਿਤ ਹੋ ਕੇ ਉਹ ਭਾਵੇਂ ਲਾਹੌਰ ਵਿੱਚ ਬੈਠੇ ਰਹੇ ਹੈ, ਪਰ ਜੋ ਕੁਛ ਉੱਥੇ ਬੈਠ ਕੇ ਕਰਿਆ ਕਰਾਇਆ ਚੂਨਾ ਮੰਡੀ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ 'ਤੇ ਸੋਹਣੀ ਧਰਮਸ਼ਾਲਾ ਬਣਾਈ, ਦੋਵੇਂ ਸਮੇਂ ਉੱਥੇ ਕਥਾ ਕੀਰਤਨ ਸੰਗਤ ਪੰਗਤ ਕਰਨ ਲੱਗ ਪਏ। ਇਸ ਤਰ੍ਹਾਂ ਉੱਥੇ ਵੀ ਬੈਠੇ ਉਹ ਵਿਹਲੇ ਨਹੀਂ ਰਹੇ ਹੈ, ਉਹ ਧਰਮਸ਼ਾਲਾ ਬਣਾ ਕੇ ਉੱਥੇ ਸੰਗਤ ਪੰਗਤ ਵੀ ਜੁੜਨ ਲੱਗ ਪਏ। ਇਧਰ ਕਰ ਕਰਾ ਕੇ ਸਾਰੀ ਹਉਮੈ ਨੂੰ ਪੱਠੇ ਪਾਉਂਦਾ ਸੀ, ਅਤੇ ਸਗੋਂ ਵੈਸ਼ਨ ਵਾਸਤਾ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਪਿਤਾ ਨਾਲ ਹੀ ਕਰਨ ਲੱਗੇ, ਝਗੜਾ ਕਰਨ ਲੱਗ ਪਿਆ ਸੀ। ਜਿਸ ਕਰਕੇ ਆਪ ਜੀ ਨੇ ਫਿਰ ਆਪਣੇ ਮੁਖਾਰਬਿੰਦ ਤੋਂ ਫਿਰ ਇਹ ਵਚਨ ਉਚਾਰਨ ਕਹੇ, ਕਾਹੇ ਪੂਰ ਝਗਰਤ ਹੋ ਸੰਗ ਭਾਵ, ਜਿਨ ਕੇ ਜੜੇ ਵੰਡੀਰੇ ਤਮਹੋ ਤਿੰਨ ਸੌ ਝਗਰਤ ਪਾਵ, ਵੀ ਕਿਉਂ ਆਪਣੇ ਪਿਤਾ ਨਾਲ ਤੂੰ ਝਗੜਾ ਕਰਦਾ ਹੈ? ਜਿਸ ਮਾਂ ਪਿਓ ਨੇ ਤੁਹਾਨੂੰ ਪੈਦਾ ਕੀਤਾ ਹੈ ਉਹਨਾਂ ਨਾਲ ਝਗੜਿਆ ਹੋਇਆ ਪਾਪ ਲੱਗਦਾ ਹੁੰਦਾ ਹੈ। ਫਿਰ ਕਹਿੰਦਾ ਮੇਰੇ ਕੋਲ ਆ ਧਨ ਹੈਗਾ ਹੈ, ਧਨ ਦੇ ਨਾਲ ਤੁਹਾਡੀ ਕੀਤੀ ਕਤਰੀ ਮੈਂ ਉਟਾ ਲਿਆਂਗਾ। ਬਾਬੇ ਬੁੱਢੇ ਨੂੰ ਵੀ ਸੋਧਨ ਕੀਤਾ, ਤੂੰ ਨਹੀਂ ਚੰਗਾ ਕੀਤਾ, ਤੇਰੀ ਵੀ ਅਕਲ ਮਤ ਮਾਰੀ ਗਈ ਹੈ, ਤੂੰ ਤਾਂ ਸਿਆਣਾ ਬਣਦਾ, ਜੇ ਰਾਮਦਾਸ ਸਾਹਿਬ ਜੀ ਐਸਾ ਕਰ ਕਰਾ ਗਏ ਤੇ ਕਰ ਦਿੰਦੇ, ਤੂੰ ਸਮਝਾਉਂਦਾ ਕਹਿਣਾ ਸੀ ਵੀ ਨਹੀਂ ਜੀ ਇਹ ਠੀਕ ਹੈ, ਪ੍ਰਿਥੀ ਚੰਦ ਇਹਨੇ ਬਹੁਤ ਸੇਵਾ ਟਹਿਲ ਕੀਤੀ ਹੈ। ਇਸ ਤਰ੍ਹਾਂ ਹੰਕਾਰ ਨਾਲ ਇਹਨੇ ਕਿਹਾ ਵੀ ਮੇਰੇ ਕੋਲ ਮਾਇਆ, ਇਹ ਜਿਹਨੂੰ ਦੇਊਂਗਾ ਉਹ ਮੇਰੇ ਬਲ ਦਾ ਬਣ ਜਾਊਗਾ। ਅਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਜਿਸ ਧਨ ਕਾ ਤੂੰ ਗਰਵ ਕਰਤ ਹੋ ਸੋ ਧਨ ਕਿਸੈ ਨਾ ਆਪ, ਕਿਨ ਮੈਂ ਜੋੜ ਜਾਏ ਤਾਂ ਲਾਗੈ ਪਛਤਾਵ। ਵੀ ਜਿਸ ਧਨ ਦਾ ਪੁੱਤਰ ਹੰਕਾਰ ਕਰਦਾ ਉਹ ਧਨ ਕਿਸੇ ਦਾ ਅੱਜ ਤੱਕ ਆਪਣਾ ਨਹੀਂ ਬਣਿਆ ਹੈ। ਆਹ ਜਿਹੜਾ ਇਹ ਮਾਇਆ ਕਰਕੇ ਵਿਸ਼ਿਆਂ ਦਾ ਆਨੰਦ ਜਾ ਇਹ ਲੈਂਦਾ ਮਨੁੱਖ, ਉਹ ਜਦੋਂ ਮਾਇਆ ਚਲੀ ਜਾਂਦੀ ਹੈ ਤੇ ਫਿਰ ਇਹ ਵੀ ਚਲਿਆ ਜਾਂਦਾ, ਫਿਰ ਬੜਾ ਪਛਤਾਵਾ ਲੈਂਦਾ। ਜਦੋਂ ਇਹ ਮਾਇਆ ਨਾਲ ਇਧਰ ਫਸ ਜਾਂਦਾ, ਸਰੀਰ ਨਿਕਾਰਾ ਹੋ ਜਾਂਦਾ, ਕੁਝ ਕਰਨ ਨਹੀਂ ਰੋਗਾਂ ਦਾ, ਫਿਰ ਮਨੁੱਖ ਨੂੰ ਪਛਤਾਵਾ ਰਹਿੰਦਾ ਵੀ ਇਹ ਮਾਇਆ ਕਰਕੇ ਮੈਂ ਕੀ ਇਹ ਗਲਤ ਮਲਤ ਕਿਰਿਆ ਕਰੀ ਗਈ ਆ। ਫਿਰ ਜਦੋਂ ਫਸ ਹੋ ਜਾਂਦਾ ਫਿਰ ਪਛਤਾਵਾ ਲੱਗਦਾ ਹੈ। ਇਸ ਕਰਕੇ ਤੂੰ ਧਨ ਦਾ ਹੰਕਾਰ ਨਾ ਕਰ, ਫਿਰ ਇਸ ਕਰਕੇ ਐਸਾ ਤਾਂ ਨਹੀਂ ਵੀ ਪ੍ਰਿਥੀ ਚੰਦ ਕੋਈ ਕਰਦਾ ਨਹੀਂ ਸੀ, ਵਿਹਲਾ ਰਹਿੰਦਾ ਸੀ, ਕਰਦਾ ਸੀ ਪਰ ਸਾਰਾ ਉਹ ਕਰਦਾ ਸੀ ਹੁਣ ਮੈਨੂੰ ਪੱਠੇ ਪਾ ਕੇ, ਜਿਸ ਕਰਕੇ ਉਹਦਾ ਕਰਿਆ ਕਰਾਇਆ ਹੋਇਆ ਗੁਰੂ ਨੂੰ ਪ੍ਰਮਾਣ ਨਹੀਂ ਹੋਇਆ। ਦੂਸਰੇ ਪਾਸੇ ਉਸਦੇ ਜਿਹੜੇ ਨਾਲ ਦੇ ਸਾਥੀ ਛੋਟੇ ਭਰਾ ਅਰਜਨ ਦੇਵ ਜੀ ਸਨ, ਉਹ ਜੋ ਕੁਛ ਕਰਦੇ ਕਰਾਉਂਦੇ ਰਹੇ ਹੋ ਮੈਂ ਤੋਂ ਰਹਿਤ, ਇਸ ਕਰਕੇ ਉਹਨਾਂ ਦੀ ਇਸ ਜਿਹੜੀ ਸੇਵਾ ਕਰੀ ਹੋਈ ਪ੍ਰਵਾਨ ਨੀਕ ਹੋ ਗਈ। ਇਸ ਕਰਕੇ ਅੱਜ ਆਪਾਂ ਇਹ ਰਾਮਦਾਸ ਸਾਹਿਬ ਜੀ ਨੇ ਜਿਵੇਂ ਭਾਵ ਭਗਤੀ ਸਹਿਤ ਸੇਵਾ ਅਤੇ ਪ੍ਰੇਮ ਦੇ ਵਿੱਚ ਲੀਨ ਹੋਇਆ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦੀ ਪ੍ਰਸੰਨਤਾ ਦੇ ਪਾਤਰ ਬਣੇ ਉਹ ਪ੍ਰਸੰਗ ਸੁਣਿਆ ਹੈ। ਅੱਗੇ ਜਿਵੇਂ ਆਏਗਾ ਆਪਾਂ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰੀਏ। ਬ੍ਰਿੰਦਨ ਕੋ ਕਰਤਾ ਕਲਿਆਨ, ਬਸੀ ਕਰਿਓ ਮੁਝ ਸੇਵਾ ਠਾਨ, ਇਸ ਤੇ ਨਹਿ ਆਦੇ ਕੁਛ ਮੇਰੋ, ਮੇਰੇ ਸਭ ਹਿਨ ਤੇ ਪਦ ਪ੍ਰਾਪਤ ਗੌਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।